ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਸਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਕੀ ਫਤਿਹ ਵਿਘਨ ਬਿਨਾਸਨ ਸੋ ਵਾਹਿਗੁਰੂ ਸਾਹਿਬ ਜੀਓ ਪ੍ਰਿਥਮੈ ਯਮ ਮਨ ਰਾਖਨ ਨੀਵਾ ਨਿਜ ਗੁਣ ਤੇ ਨਿਰਮਾਨਸ ਦੀਵਾ ਦੂਜੋ ਨੇਮ ਜਾਏ ਸਤ ਸੰਗਤ ਕਥਾ ਕੀਰਤਨ ਸੁਨ ਮਿਲ ਪੰਗਤ ਪ੍ਰਿਥਮੈ ਯਮ ਮਨ ਰਾਖਨ ਨੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤ ਸੰਗਤ ਜੀ ਆਪ ਗੁਰੂ ਸਿੱਖ ਸੰਗਤਾਂ ਅੰਮ੍ਰਿਤ ਵੇੜੇ ਤੋਂ ਹੀ ਗੁਰਬਾਣੀ ਸਰੂਪ ਸਤਿਗੁਰੂ ਜੀ ਦੇ ਦਰਸ਼ਨ ਦਰਾਰ ਕਰਦੇ ਹੋਏ ਗੁਰਬਾਣੀ ਦਾ ਪਾਠ ਸਰਵਣ ਕਰ ਰਹੇ ਸੀ ਅਤੇ ਲਾਹਾ ਹਾਸਲ ਕਰ ਰਹੇ ਸੀ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੇ ਕਲਯੁਗ ਦੇ ਸੰਤ ਭਿਆਨਕ ਸਮੇਂ ਵਿੱਚ ਅਵਤਾਰ ਧਾਰਨ ਕਰਕੇ ਆਪਣੇ ਮੁਖਾਰਬਿੰਦ ਰਾਹੀਂ ਇਹ ਅਕਾਲੀ ਬਾਣੀ ਸੱਚ ਕੀ ਬਾਣੀ ਤੁਰਕੀ ਬਾਣੀ ਉਚਾਰਨ ਕਰਕੇ ਬੇਅੰਤ ਜੀਵਾਂ ਦੀ ਕਲਿਆਣ ਕੀਤੀ ਹੈ। ਦੰਬੀਆਂ ਦੇ ਡੰਪ ਖੰਡ ਦੂਰ ਕੀਤੇ ਹੈ। ਇਸੇ ਤਰ੍ਹਾਂ ਬੜੇ ਬੜੇ ਜਿਹੜੇ ਜਨਕ ਰਾਜੇ ਦੇ ਸਮੇਂ ਸਰਾਪੇ ਹੋਏ ਸੀ, ਕੋਈ ਮੱਛ ਬਣਿਆ ਪਿਆ, ਕੋਈ ਰਾਕਸ਼ ਪਿਆ ਬਣਿਆ ਹੋਇਆ, ਸਭਨਾਂ ਦਾ ਹੀ ਇਹ ਪਵਿੱਤਰ ਬਾਣੀ ਦੁਆਰਾ ਉਧਾਰ ਕੀਤਾ। ਕੋੜੀਆਂ ਦੇ ਕੂੜ ਦੂਰ ਕਰ ਦਿੱਤੇ, ਕੋਡੇ ਰਾਕਸ਼ ਵਰਗੇ ਭਾਵ ਭਗਤੀ ਵਾਲੇ ਬਣਾ ਦਿੱਤੇ, ਸੱਜਣ ਠੱਗ ਵਰਗੇ ਅਸਲੀ ਸੱਜਣ, ਲੋਕ ਪ੍ਰਲੋਕ ਦੇ ਜਿਹੜੇ ਸਹਾਇਕ ਹੋਣ ਇਹੋ ਜਿਹੇ ਸੱਜਣ ਕਾਇਮ ਕਰ ਦਿੱਤੇ। ਵੈਸੇ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਇਤਿਹਾਸ ਹਰ ਰੋਜ਼ ਹੀ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ। ਜਿਵੇਂ ਸਿੰਗਲਾ ਦੀਪ ਜੀ ਚਾਪ ਜੀ ਗਏ, ਸ਼ਿਵ ਰਾਮ ਰਾਜੇ ਨੂੰ ਦਰਸ਼ਨ ਦਿੱਤੇ ਅਤੇ ਇਸੇ ਤਰ੍ਹਾਂ ਉਹਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਮਨ ਦੇ ਟਿਕਾਅ ਵਾਸਤੇ ਮੈਨੂੰ ਕੋਈ ਉਪਦੇਸ਼ ਦੇਵੋ। ਫਿਰ ਮਹਾਰਾਜ ਨੇ ਕਿਹਾ ਵੀ ਇਹ ਦੋ ਰਸਤੇ ਨੇ, ਇੱਕ ਹੈ ਹਠ ਯੋਗ, ਦੂਜਾ ਹੈ ਭਗਤੀ ਯੋਗ। ਇਸ ਨੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਖੋਲ੍ਹ ਕੇ ਦੋਵੇਂ ਦੱਸੋ। ਜਿਵੇਂ ਗੁਰੂ ਮਹਾਰਾਜ ਨੇ ਦੱਸਿਆ, ਉਹ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਏ। ਗੁਰੂ ਅੰਗਦ ਸਾਹਿਬ ਜੀ ਦੀ ਤੋਂ ਉਹ ਪੈੜੇ ਮੁੱਖੇ ਨੇ ਜਿਹੜੀ ਉਹ ਸਾਖੀ ਲਿਖੀ ਹਜ਼ੂਰੀ ਵਿੱਚ ਬੈਠ ਕੇ, ਉਹਦਾ ਉਲੱਥਾ ਕਵੀ ਸੰਤੋਖ ਸਿੰਘ ਜੀ ਨੇ ਕੀਤਾ। ਉਹ ਕਵੀ ਸੰਤੋਖ ਸਿੰਘ ਜੀ ਦਾ ਕੀਤਾ ਹੋਇਆ ਉਲੱਥਾ ਆਪਾਂ ਸਰਵਣ ਕਰ ਰਹੇ ਹਾਂ ਕਈ ਰੋਜ਼ ਤੋਂ। ਜਿਸ ਤਰ੍ਹਾਂ ਹਠ ਯੋਗ ਦੀ ਸਾਰੀ ਕਿਰਿਆ ਇਹ ਕੱਲ੍ਹ ਦੇ ਇਤਿਹਾਸ ਵਿੱਚ ਆਪਾਂ ਪੜ੍ਹ ਸੁਣ ਲਈ ਵਿਚਾਰ ਲਈ ਹੈ, ਜਿਹਦੇ ਇਹ ਅੱਠ ਅੰਗ, ਅੱਠ ਭਾਗ, ਅੱਠ ਹਿੱਸੇ ਹੈ। ਕੱਲ੍ਹ ਵਿਸਾਰ ਨਾਲ ਵੀ ਜਿਹੜਾ ਨੇਮ ਹੈ ਇਹ 10 ਤਰ੍ਹਾਂ ਦਾ ਹੈ, ਇਹ ਵੀ ਪੜ੍ਹ ਸੁਣ ਲਿਆ। ਫਿਰ ਇਸੇ ਤਰ੍ਹਾਂ ਇਕਾਂਤ ਦੇਸ਼ ਇਸ ਸੰਬੰਧੀ ਉੱਥੇ ਜਾ ਕੇ ਬੈਠਣਾ ਜਿੱਥੇ ਕਿੱਥੇ ਕੋਈ ਆਵਾਜ਼ ਨਾ ਦੇਵੇ, ਇੱਧਰ ਉੱਧਰ ਸੁਰਤ ਨਾ ਜਾਵੇ। ਇਸੇ ਤਰ੍ਹਾਂ ਚੌਥਾ ਆਸਣ ਇਹਦਾ ਅੰਗ, ਇਹ ਜਿੰਨੇ ਤਰ੍ਹਾਂ ਦੇ 84 ਲੱਖ ਤਰ੍ਹਾਂ ਦੇ ਜੀਵ ਹੈ ਉਹਨੇ ਆਸਣ ਜਾਣ ਲਓ, ਉਹਦੇ ਵਿੱਚੋਂ 84 ਮੁੱਖ, ਫਿਰ 16 ਮੁੱਖ, ਫਿਰ 4 ਅਤੇ ਅਖੀਰੀ 2 ਸਿੱਧ ਆਸਣ ਅਤੇ ਪਦਮ ਆਸਣ। ਉਹ ਪਦਮ ਆਸਣ ਕਿਸ ਨੂੰ ਕਹੀ ਜਾਂਦਾ ਹੈ, ਉਹਦਾ ਵੀ ਨਿਰਣਾ ਕੱਲ੍ਹ ਹੋਇਆ ਹੈ। ਸਿੱਧ ਆਸਣ ਕਿਸ ਨੂੰ ਕਿਹਾ ਜਾਂਦਾ ਹੈ, ਉਹਦਾ ਵੀ ਆਪਾਂ ਨਿਰਣਾ ਕਰ ਲਿਆ। ਇਸੇ ਤਰ੍ਹਾਂ ਇਸ ਤੋਂ ਅੱਗੇ ਜਿਹੜਾ ਉਹ ਪੁਰਾਣਾ ਜਾਮ ਹੈ, ਪੰਜਵਾਂ ਇਹ ਯੋਗ ਦਾ ਹੱਠ ਯੋਗ ਦਾ ਹਿੱਸਾ ਹੈ। ਉਹ ਪੁਰਾਣਾ ਜਾਮ 3 ਤਰ੍ਹਾਂ ਦਾ ਹੈ। ਇੱਕ ਜਿਹੜੇ ਪ੍ਰਾਣ 10ਵੇਂ ਦੁਆਰ ਨੂੰ ਚੜਾਉਣੇ ਹੈ ਖਿੱਚ ਕੇ ਹੇਠਾਂ ਤੋਂ, ਉਹਦਾ ਨਾਂ ਪੂਰਕ ਹੈ। ਫਿਰ ਜਿਹੜੇ ਕੋਈ 10ਵੇਂ ਦੁਆਰ ਵੀ ਜਾ ਕੇ ਪ੍ਰਾਣਾ ਨੂੰ ਟਿਕਾ ਲੈਣਾ ਹੈ, ਇਸਤ ਕਰਨਾ, ਉਸ ਦਾ ਨਾਂ ਕੁੰਭਕ ਪੁਰਾਣਾ ਜਾਮ ਹੈ। ਇਸ ਤਰ੍ਹਾਂ ਫਿਰ ਓਂਕਾਰ ਉਚਾਰਨ ਕਰਦੇ ਹਾਂ, ਉਹਨਾਂ ਪੁਰਾਣਾ ਨੂੰ 10ਵੇਂ ਦੁਆਰ ਵਿੱਚੋਂ ਜਿਹੜਾ ਹੇਠਾਂ ਲੈਣਾ ਉਤਾਰ ਲੈਣਾ, ਉਹਦਾ ਨਾਂ ਰੇਚਕ ਹੈ। ਅਤੇ ਉਹ ਚੜ੍ਹਾਉਣ ਸਮੇਂ ਕੀ ਮੁੱਖੋਂ ਉਚਾਰਨਾ ਹੈ, ਵੀ ਉਹ 12 ਵਾਰੀ ਓਂਕਾਰ ਦਾ ਜਾਪ ਕਰਨਾ ਹੈ। ਅਤੇ ਜਿਹੜਾ ਪ੍ਰਾਣ 10ਵੇਂ ਦੁਆਰ ਵਿੱਚ ਟਿਕਾਉਣੇ ਹਨ, ਫਿਰ 24 ਵਾਰੀ ਜਦੋਂ ਉਹਨਾਂ ਪ੍ਰਾਣਾਂ ਨੂੰ ਫਿਰ ਹੇਠਾਂ ਲਿਆਉਣਾ ਉਤਾਰਨਾ ਹੈ, ਫਿਰ 12 ਵਾਰੀ ਓਂਕਾਰ ਦਾ ਜਾਪ ਕਰਦਿਆਂ ਸਹਿਜੇ ਸਹਿਜੇ ਲਿਆਉਣਾ ਹੈ। ਇਸ ਤਰ੍ਹਾਂ ਇਹਦਾ ਨਾਂ ਰੇਚਕ ਪੂਰਕ ਕੁੰਭਕ ਹੈ। ਇਸ ਤੋਂ ਅੱਗੇ ਜਿਹੜਾ ਇਹ ਧਿਆਨ ਆ ਗਿਆ, ਵੀ ਇਹ 2 ਤਰ੍ਹਾਂ ਦਾ ਧਿਆਨ ਹੈ, ਇੱਕ ਅੰਤਰਿੰਗ ਧਿਆਨ, ਇੱਕ ਬਹਿਰੰਗ ਹੈ, ਇੱਕ ਬਾਹਰਲਾ ਧਿਆਨ ਹੈ। ਜਿਹੜਾ ਵਿਸ਼ਨੂੰ ਭਗਵਾਨ ਦੀਆਂ ਜਿਵੇਂ 4 ਬਾਹਾਂ ਹੈ, ਸਿਰ 'ਤੇ ਉਹਦੇ ਮੁਕਟ ਸਜਾਇਆ, ਗਲ ਵਿੱਚ ਮਜੰਤੀ ਮਾਲਾ ਪਾਈ ਹੈ, ਹਾਂ ਜਿਹੜੀ ਲਕਸ਼ਮੀ ਉਹਦੇ ਸਹਿਦ ਜੋ ਹੈ, ਐਸਾ ਧਿਆਨ ਕਰਨਾ ਹੀ ਵਾਹਿਗੁਰੂ ਦਾ ਧਿਆਨ ਹੈ। ਅਤੇ ਅੰਦਰਲਾ ਹੈਗਾ ਗੁਰੂ ਦੇ ਸ਼ਬਦ ਵਿੱਚ ਧਿਆਨ ਲਾਉਣਾ, ਜਾਂ ਨਾਭੀ ਧੁਨੀ ਵਿੱਚ, ਜਾਂ ਹਿਰਦੇ ਵਿੱਚ ਧਿਆਨ ਰੱਖਣਾ, ਜਾਂ ਨਾਸਕਾ ਵਿੱਚ, ਇਸ ਤਰ੍ਹਾਂ ਹੀ, ਜਾਂ 10ਵੇਂ ਦੁਆਰ ਦੇ ਵਿੱਚ ਇਸ ਤਰ੍ਹਾਂ, ਜਾਂ ਜਿਹੜੀ ਅਨਾਹਤ ਧੁਨੀ ਹੋ ਰਹੀ ਉਹਦੇ ਧਾਰਾ ਵਿੱਚ, ਉਹਦੇ ਵਿੱਚ ਲਾਉਣਾ, ਇਹ ਧਿਆਨ ਨੇ। ਜਦੋਂ ਇਹ 10ਵੇਂ ਦੁਆਰ ਦੇ ਵਿੱਚ ਧਿਆਨ ਲੱਗਦਾ, ਅਨਾਹਤ ਧੁਨੀ ਦੀ ਧਾਰਾ ਚੱਲ ਪੈਂਦੀ ਹੈ। ਜਦੋਂ ਅਨਾਹਤ ਧੁਨ ਖੁੱਲ੍ਹ ਜਾਂਦੀ ਹੈ ਫਿਰ ਉੱਥੇ ਦਸਵੇਂ ਦੁਆਰ ਦੇ ਜਿਹੜਾ ਜੋਤੀ ਸਰੂਪ ਹੈ ਉਹਦੇ ਦਰਸ਼ਨ ਹੁੰਦੇ ਹੋ। ਜੋਤੀ ਸਰੂਪ ਪਰਮ ਜੋਤੀ ਵਿੱਚ ਧਿਆਨ ਲਗਾਉਣਾ ਇਹ ਸਾਰੇ ਅੰਤਰੰਗ ਧਿਆਨ ਹੈ, ਅੰਦਰਲੇ ਧਿਆਨ ਹੈ। ਇਸ ਤੋਂ ਅੱਗੇ ਹੈ ਫਿਰ ਸਤਮਾ ਧਾਰਨਾ, ਜਦੋਂ ਇਹ ਧਿਆਨ ਲਾਉਂਦੇ ਮਨ ਕੋਈ ਸੰਕਲਪ ਉਠਾ ਕੇ ਇੱਧਰ ਉੱਧਰ ਜਾਵੇ ਉਹਨੂੰ ਜਿਹੜਾ ਰੋਕਣਾ ਬਾਰ ਬਾਰ ਉਸ ਪਾਸੇ ਤੋਂ, ਵਾਰ ਵਾਰ ਰੋਕ ਕੇ ਫਿਰ ਉਸੇ ਧਿਆਨ ਵਿੱਚ ਜਿਹੜਾ ਜੋੜਨਾ, ਇਹਦਾ ਨਾਂ ਧਿਆਨ ਹੈ, ਨਾਂ ਧਾਰਨਾ ਹੈ। ਫਿਰ ਜਦੋਂ ਮਨ ਵਾਰ ਵਾਰ ਰੋਕਦੇ ਹਾਂ ਅਤੇ ਐਂ ਉਹ ਕਾਫੀ ਸਮਾਂ ਉਹ ਧਿਆਨ ਵਿੱਚ ਜੁੜਿਆ ਜਾਏ ਉਹਦਾ ਨਾਂ ਸਮਾਧੀ ਕਿਹਾ ਜਾਂਦਾ ਹੈ। ਸਮਾਧੀ ਅੱਗੇ ਦੋ ਤਰ੍ਹਾਂ ਦੀ ਹੈ, ਇੱਕ ਹੈ ਸਾ ਵਿਕਲਪ, ਇੱਕ ਹੈ ਨਿਰਵਿਕਲਪ, ਯਾਨੀ ਕੋਈ ਨਾ ਕੋਈ ਕਲਪਨਾ ਕਰਕੇ ਸਮਾਧੀ ਲਾਉਣੀ ਵੀ ਮੈਂ ਧਿਆਨ ਕਰਨ ਵਾਲਾ ਹਾਂ, ਮੈਂ ਧਿਆਤਾ, ਮੈਂ ਧਿਆਉਣ ਵਾਲਾ ਹਾਂ। ਅਤੇ ਜਿਹਦੇ ਵਿੱਚ ਧਿਆਨ ਲਾਇਆ ਜਾ ਰਿਹਾ ਉਹ ਪਰਮੇਸ਼ਰ ਹੈ, ਉਹ ਧਿਆਨ ਹੋ ਗਿਆ। ਅਤੇ ਜਿਸ ਦੁਆਰਾ ਲਾਇਆ ਜਾਏ ਉਹਦਾ ਨਾਂ ਧਿਆਨ ਹੈ। ਤਿੰਨ ਚੀਜ਼ਾਂ ਹੋ ਗਈਆਂ, ਤ੍ਰਿਪਟੀ ਜਿੱਥੇ ਬਣੀ ਰਹੇ ਉਹ ਸਾ ਵਿਕਲਪ ਹੈ, ਜਿੱਥੇ ਨਾ ਆਪਣੇ ਆਪ ਨੂੰ ਵੱਖਰਾ ਮੰਨਦਾ ਹੈ, ਨਾ ਧਿਆਨ ਨੂੰ ਨਾ ਧਿਆਨ ਨੂੰ, ਸਾਰੇ ਬ੍ਰਹਿਮ ਰੂਪ ਹੀ ਕਰਕੇ ਜਾਣਦਾ ਹੈ। ਇਸਦਾ ਨਾਮ ਨਿਰਵਿਕਲ ਸਮਾਧੀ ਹੈ। ਇਹ ਅੱਠ ਹੱਠ ਯੋਗ ਦੇ ਅੰਗ, ਇਹਨਾਂ ਨਾਲ ਸਰੀਰ ਨੂੰ ਸਾਧਿਆ ਜਾਂਦਾ ਹੈ, ਜਾਂ ਸਰੀਰ ਚਾਧਿਆ ਜਾਂਦਾ, ਇਹਨਾਂ ਦਾ ਫਿਰਤੀ ਫਿਰਤੀ ਫਿਰ ਯੋਗ ਵਿੱਚ ਇਸਤਤ ਹੋ ਜਾਂਦੀ ਹੈ। ਜਿੰਨਾ ਚਿਰ ਵਿੱਚ ਜੁੜੀ ਰਹਿੰਦੀ ਉਨਾ ਚਿਰ ਫਿਰ ਦਸਵੇਂ ਦੁਆਰ ਦੇ ਵੀ ਟਿਕਿਆ ਹੋਇਆ ਇਹ ਰਸ ਪ੍ਰਾਪਤ ਕਰਦਾ। ਉਹ ਮਿੱਠੀ ਜੀ ਕਾਫੀ ਹੈ, ਦਸਵੇਂ ਦੁਆਰ ਵਿੱਚ ਉਹ ਝੜਦੀ ਹੈ, ਉਹਨੂੰ ਇਹ ਰਸ ਕਹਿ ਦਿੰਦੇ ਹਨ। ਇਸ ਤਰ੍ਹਾਂ ਜਦੋਂ ਬਿਰਤੀ ਹੇਠਾਂ ਉਤਰਦੀ ਹੈ, ਗੁਰਮਤਿ ਦਾ ਇਹ ਸਿਧਾਂਤ ਹੈ, ਫਿਰ ਗੁਰਬਾਣੀ ਨਾਲੇ ਪਰਚ ਜਾਏ, ਗੁਰਬਾਣੀ ਪੜ੍ਹ ਸੁਣਨ ਲੱਗ ਜਾਏ, ਇਸ ਤਰ੍ਹਾਂ ਵੀ ਬਹੁਤਿਆਂ ਦਾ ਕਲਿਆਣ ਹੁੰਦਾ ਹੈ। ਫਿਰ ਮਹਾਰਾਜ ਕਹਿੰਦੇ ਦੂਜਾ ਹੈ ਭਗਤੀ ਯੋਗ, ਭਗਤੀ ਕਰਦਿਆਂ ਕਰਦਿਆਂ ਪਰਮੇਸ਼ਰ ਵਿੱਚ ਜੁੜਨਾ। ਅਤੇ ਉਹ ਭਗਤੀ ਯੋਗ ਦੇ ਵੀ ਅੱਠ ਹਿੱਸੇ ਹੈ, ਅੱਠ ਭਾਗ ਹੈ। ਉਹ ਜਿਵੇਂ ਭਗਤੀ ਯੋਗ ਦੇ ਅੱਠ ਭਾਗ ਹੈ, ਅੱਠ ਅੰਗ ਹਨ, ਉਹ ਅੱਜ ਦਾ ਨਿਰਣੇ ਵਿੱਚ ਆ ਰਹੇ, ਅੱਜ ਸਾਰੇ ਖੋਲ੍ਹ ਖੋਲ੍ਹ ਕੇ ਆ ਰਹੇ। ਉਹ ਪਹਿਲਾ ਕਿਹੜਾ ਹੈ, ਦੂਜਾ ਕਿਹੜਾ ਹੈ, ਉਹ ਅੱਠੇ ਦੇ ਅੱਠੇ ਜਿਹੜੇ ਅੰਗ ਹੈ, ਉਹ ਜਿਵੇਂ ਇਤਿਹਾਸ ਰਾਹੀਂ ਜਾ ਰਹੇ ਆਪਾਂ ਮਨ ਲਾ ਕੇ ਸੁਣੀਏ ਜੀ। ਪ੍ਰਿਥਮੈ ਯਮ ਮਨ ਰਾਖਨ ਨੀਵਾ। ਮਹਾਰਾਜ ਕਹਿੰਦੇ ਸ਼ਿਵ ਨਾਲ ਰਾਜੇ, ਸਭ ਤੋਂ ਪਹਿਲਾਂ ਹੈ ਨਾ ਇਹ ਭਗਤੀ ਯੋਗ ਦਾ ਅੰਗ ਜਮ। ਉਹ ਜਮ ਕੀ ਹੈ, ਵੀ ਮਨ ਨੂੰ ਹਮੇਸ਼ਾ ਨੀਵਾਂ ਰੱਖਣਾ। ਮਨ ਨੀਵਾ ਮਤ ਉੱਚੀ, ਮਤ ਪਤ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ, ਅਸੀਂ ਅਰਦਾਸ ਵਿੱਚ ਮੰਗ ਕਰਦੇ ਹਾਂ। ਕਿਉਂਕਿ ਜੇ ਮਨ ਨੀਵਾਂ ਨਿਮਰਤਾ ਵਿੱਚ ਰਿਹਾ ਫਿਰ ਨੀਵੇਂ ਥਾਂ ਸਾਰੇ ਦੈਵੀ ਗੁਣ ਆ ਜਾਂਦੇ। ਜਿੱਥੇ ਮਨ ਉੱਚਾ ਹੈ ਹੰਕਾਰ ਵਿੱਚ ਹੈ, ਉੱਥੇ ਗੁਣ ਜਿਹੜੇ ਚਲੇ ਜਾਂਦੇ, ਇੱਥੇ ਆਪ ਗੁਣਾ ਖੜਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਭਗਤੀ ਯੋਗ ਵਿੱਚ ਸਭ ਤੋਂ ਪਹਿਲਾਂ ਜਿਹੜਾ ਅੰਗ ਹੈ ਜਮ ਹੈ, ਉਹ ਕੀ ਹੈ, ਮਨ ਨੂੰ ਹਮੇਸ਼ਾ ਨੀਵਾਂ ਕਰਕੇ ਨਿਮਰਤਾ ਗਰੀਬੀ ਵਿੱਚ ਰੱਖਣਾ ਹੈ। ਨਿਜ ਗੁਣ ਤੇ ਨਿਰਮਾਨਸ ਦੀਵਾ। ਜਦੋਂ ਕੋਈ ਨਾ ਕੋਈ ਇਹਨੂੰ ਗੁਣ ਪ੍ਰਾਪਤ ਹੋ ਜਾਏ ਫਿਰ ਮਨ ਵਿੱਚ ਇਹਦੇ ਅਹੋਂ ਭਾਵ ਜਾ ਆਉਂਦਾ ਵੀ ਮੈਂ ਗੁਣੀ ਹਾਂ, ਮੇਰੇ ਵਿੱਚ ਆਹ ਕਲਾ ਹੈ। ਉਹ ਮਨ ਨੂੰ ਨੀਵਾਂ ਕਿਵੇਂ ਰੱਖਣਾ, ਜਿਹੜਾ ਆਪਣੇ ਵਿੱਚ ਕੋਈ ਖਾਸ ਗੁਣ ਹੈ ਉਹਦੇ ਆਉਣ ਕਰਕੇ ਹਮੇਸ਼ਾ ਨਿਰਮਾਣ ਰਹਿਣਾ, ਹੰਕਾਰ ਤੋਂ ਬਿਨਾਂ ਉਹ ਗੁਣ ਦਾ ਹੰਕਾਰ ਜਾ ਨਾ ਕਰਨਾ। ਦੂਜੋ ਨੇਮ ਜਾਏ ਸਤ ਸੰਗਤ, ਦੂਜਾ ਭਗਤੀ ਯੋਗ ਦਾ ਕਹਿੰਦੇ ਇਹ ਭਾਗ ਹੈ, ਅੰਗ ਹੈ, ਉਹ ਹੈ ਨੇਮ। ਉਹ ਕੀ ਹੈ ਵੀ ਹਮੇਸ਼ਾ ਨਿਯਮ ਨਾਲ ਸਤਸੰਗਤ ਵਿੱਚ ਜਾਣਾ। ਇਹ ਨਹੀਂ ਵੀ ਕਿਤੇ ਦੋ ਚਾਰ ਦਿਨ ਆ ਗਏ, ਪੰਜ ਸੱਤ ਦਿਨ ਫਿਰ ਛੱਡਤਾ। ਇਹਦੇ ਭਗਤੀ ਯੋਗ ਦਾ ਅੰਗ ਹੈ, ਦੂਜਾ ਉਹ ਹੈ ਨੇਮ, ਉਹ ਹਮੇਸ਼ਾ ਸਤਸੰਗਤ ਵਿੱਚ ਜਾਣਾ। ਕਥਾ ਕੀਰਤਨ ਸੁਣ ਮਿਲ ਪੰਗਤ, ਇਹ ਵੀ ਹੈ ਵੀ ਕਈ ਵਾਰੀ ਸਤਸੰਗਤ ਤੁਸੀਂ ਸੁੱਖ ਤਾਂ ਚਲਿਆ ਜਾਂਦਾ, ਉੱਥੇ ਸੁਣਦਾ ਸੁਣਦਾ ਕੁਝ ਨਹੀਂ ਹੈ, ਉੱਥੇ ਜੱਕੜ ਮਾਰੀ ਜਾਊ ਜਾਂ ਲੰਗਰ ਜਾ ਬੈਠੂ, ਉਹ ਤੋੜੇ ਛੱਡ ਕੇ ਗਾ ਖਾ ਪੀ ਕੇ ਤੇ ਘਰੇ ਮੁੜਿਆ, ਕਹਿੰਦੇ ਜਾ ਆਇਆ ਸਤਸੰਗ। ਜੇ ਪੁੱਛੇ ਵੀ ਉੱਥੋਂ ਕੀ ਕਿਹੋ ਜਿਹੀ ਕਥਾ ਹੋਈ, ਕਿਹੋ ਜਿਹਾ ਕੀਰਤਨ, ਕਹਿੰਦਾ ਮੈਂ ਤਾਂ ਜੀ ਇੱਧਰ ਸੀ ਲੰਗਰ 'ਚ, ਜਾਂ ਮੇਰੇ ਕੋਲ ਪੰਜ ਸੱਤ ਹੋਰ ਆ ਬੈਠੇ, ਉਹਨਾਂ ਨਾਲ ਮੈਂ ਤਾਂ ਇਹੋ ਜਿਹੀਆਂ ਗੱਲਾਂ ਬਾਤਾਂ ਜੀ ਕਰਨ ਲੱਗਿਆ ਸੀ, ਮੈਨੂੰ ਨਹੀਂ ਕੋਈ ਪਤਾ ਲੱਗਿਆ ਵੀ ਕੀ ਹੋਇਆ ਉੱਥੇ। ਇਸ ਤਰ੍ਹਾਂ ਇਹ ਜਾਣਾ ਤਾਂ ਸਹੀ ਸਤਸੰਗਤ ਵਿੱਚ, ਪਰ ਸੁਣਨਾ ਕੱਖ ਬਣਾ ਉੱਥੇ। ਜੇ ਕੋਈ ਉੱਥੇ ਬੈਠ ਵੀ ਜਾਣਾ, ਫਿਰ ਮਨ ਵਿੱਚ ਮਨ ਦਾ ਖਿਆਲ ਨਾ ਉੱਧਰ ਦੇਣਾ ਵੀ ਉੱਥੇ ਬੰਦੇ ਗਿਣੀ ਜਾਣੇ ਵੀ ਕਿਹੜਾ ਕਿਹੜਾ ਹੈ ਲੀਡਰ, ਫਿਰ ਵੀ ਕੁਛ ਨਹੀਂ ਲੈ, ਬਹੁਤੇ ਤਾਂ ਹੀ ਰਹਿ ਜਾਂਦੇ। ਉਹ ਮਹਾਰਾਜ ਕਹਿੰਦੇ ਵੀ ਇਹ ਦੂਜਾ ਨੇਮ ਹੈ ਭਗਤੀ ਯੋਗ ਦਾ ਵੀ ਸਤਸੰਗਤ ਵਿੱਚ ਜਾਣਾ, ਉੱਥੇ ਜਿਹੜੀ ਕਥਾ ਹੋ ਰਹੀ ਉਹ ਵੀ ਸੁਣਨੀ, ਜਿਹੜਾ ਕੀਰਤਨ ਹੋ ਰਿਹਾ ਉਹ ਵੀ ਸੁਣਨਾ, ਸੁਣਨਾ ਵੀ ਮਨ ਦੇ ਕੇ, ਮਨ ਲਾ ਕੇ। ਇਹਨਾਂ ਨੇ ਕੰਨ ਰੱਸੀ ਜਿਵੇਂ ਕਈਆਂ ਦੇ ਲਾਏ ਹੁੰਦੇ ਆ ਕੰਨ 'ਚ, ਸ਼ਬਦ ਜੇ ਉਹ ਤਾਂ ਲਾਏ ਹੁੰਦੇ ਆ, ਮੂੰਹ ਚੱਕਰ ਮਾਰੀ ਜਾਂਦੇ ਆ, ਕਹਿੰਦੇ ਜੀ ਅਸੀਂ ਤਾਂ ਕੀਰਤਨ ਹੀ ਸੁਣਦੇ ਰਹਿੰਦੇ, ਵੇਲਾ ਰਾਹੀਂ ਕੰਨ 'ਚ ਲਾਏ ਹੁੰਦੇ ਸੁਣੀ ਜਾਂਦੇ, ਊਂ ਕੁਝ ਨਹੀਂ ਉੱਧਰ ਧਿਆਨ ਹੁੰਦਾ, ਉਹ ਕੀਰਤਨ ਹੋ ਹੀ ਜਾਂਦਾ, ਇਹ ਆਪਣਾ ਕੀਰਤਨ ਕਰੀ ਜਾਂਦਾ, ਆਪਣੇ ਮਰੀ ਜਾਂਦਾ ਚੱਕਰ, ਉਹਦਾ ਕੋਈ ਬਹੁਤਾ ਲਾ ਨਹੀਂ। ਇੱਥੇ ਮਹਾਰਾਜ ਕਹਿੰਦੇ ਭਗਤੀ ਯੋਗ ਦਾ ਦੂਜਾ ਹੈ ਵੀ ਪੰਗਤ ਵਿੱਚ ਮਿਲ ਕੇ, ਸਭਾ ਵਿੱਚ ਬੈਠ ਕੇ ਫਿਰ ਜੋ ਕਥਾ ਹੋ ਰਹੀ ਉਹ ਵੀ ਸੁਣਨੀ, ਜਿਹੜਾ ਕੀਰਤਨ ਹੋ ਰਿਹਾ ਉਹ ਵੀ ਸੁਣਨਾ, ਦੋਵੇਂ ਸੁਣਨੇ। ਹੁਣ ਕਈਆਂ ਦਾ ਇਹ ਹੈ ਵੀ ਉਹ ਕੀਰਤਨ ਨੂੰ ਜ਼ਿਆਦਾ ਵਿਸ਼ੇਸ਼ਤਾ ਦਿੰਦੇ, ਕਹਿੰਦੇ ਮਹਾਰਾਜ ਨੇ ਲਿਖਿਆ ਕਲਯੁਗ ਮੈਂ ਕੀਰਤਨ ਪ੍ਰਦਾਨਾ, ਅਤੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਗਏ ਆ ਕਹਿੰਦੇ ਉੱਥੇ ਕੀਰਤਨ ਹੀ ਕੀਤਾ, ਕਥਾ ਤਾਂ ਕੀਤੀ ਕੋਈ ਨਹੀਂ। ਅਤੇ ਜਿਹੜਾ ਹੁਣ ਆ ਜਮ ਨੇ ਉਹ ਦੱਸਿਆ ਹੈ, ਹੁਣ ਮਹਾਰਾਜ ਨੇ ਕਿਤੇ ਕੀਰਤਨ ਰਾਹੀਂ ਥੋੜ੍ਹਾ ਦੱਸਿਆ ਤਾਂ ਕਥਾ ਕਰਕੇ ਦੱਸਿਆ ਉਹਨਾਂ ਨੇਮ ਨਿਤਨੇਮ ਨਾਲ ਪਾਈ ਜਾਣਾ ਸਤਸੰਗਤ ਵਿੱਚ, ਮਨ ਨੂੰ ਨੀਵਾਂ ਰੱਖਣਾ, ਇਹ ਕੀਰਤਨ ਰਾਹੀਂ ਥੋੜ੍ਹਾ ਦੱਸਿਆ ਹੋਵੇ ਤਾਂ ਕਥਾ ਕਰਕੇ ਦੱਸਿਆ, ਬੋਲ ਕੇ ਕਿਹਾ ਹੋ ਗਿਆ ਹੈ। ਪਰ ਜਿਹਨਾਂ ਦਾ ਇਹ ਹੈ ਵੀ ਉਹ ਕੀਰਤਨ ਹੀ ਕਹਿੰਦੇ ਮਹਾਨ ਹੈ, ਉਹ ਕਹਿੰਦੇ ਨਹੀਂ ਇਹ ਮਹਾਰਾਜ ਨੇ ਕਿਹਾ ਕਲਯੁਗ ਮੈਂ ਕੀਰਤਨ ਪ੍ਰਦਾਨਾ, ਅਤੇ ਗੁਰਬਾਣੀ ਵਿੱਚ ਤਾਂ ਇਹ ਲਿਖਿਆ ਕਥਾ ਕੀਰਤਨ ਸੁਖਦਾਈ, ਜੋ ਹਰਿ ਪ੍ਰਭ ਕੀ ਮੈਂ ਪਾਰ ਸੁਣਾਵੈ ਸੋ ਭਾਈ ਸੋ ਮੇਰਾ ਵੀਰ। ਸਾਰੇ ਸਤਿਗੁਰੂ ਦੀਵਾਨ ਵਿੱਚ ਬੈਠ ਕੇ ਉਪਦੇਸ਼ ਦਿੰਦੇ ਰਹੇ ਹੈ, ਉਹ ਜਿਹੜਾ ਬੋਲਦੇ ਚੱਲਦੇ ਰਹੇ ਉਹ ਕਥਾ ਹੀ ਸੀ, ਜਿਹੜਾ ਗੁਰੂ ਦੀ ਗੱਲ ਕਹਿਣੀ ਸੁਣਨੀ ਸੁਣਾਉਣੀ ਉਹਦਾ ਨਾਂ ਹੀ ਕਥਾ ਹੈ। ਇਸ ਕਰਕੇ ਵੀ ਕਈ ਕੀਰਤਨ ਤਾਂ ਸੁਣਦੇ ਆ, ਕਥਾ ਨਹੀਂ ਸੁਣਦੇ। ਜਿਵੇਂ ਇੱਕ ਵਾਰੀ ਪਟਿਆਲੇ ਜੱਥਾ ਗਿਆ ਸੀ, ਉਹ ਅਖੰਡ ਕੀਰਤਨੀਏ ਪਹਿਲਾਂ ਉਹ ਕੀਰਤਨ ਕਰਦੇ ਹੁੰਦੇ ਸੀ, ਜਦੋਂ ਕਥਾ ਦਾ ਸ਼ੁਰੂ ਸਮਾਂ ਸ਼ੁਰੂ ਹੋ ਜਾਣਾ ਉਹਨਾਂ ਸਾਰਿਆਂ ਨੇ ਉੱਠ ਕੇ ਬਾਹਰ ਆ ਜਾਣਾ। ਇੱਧਰ ਜਿਹੜੇ ਸਿੰਘ ਕਥਾ ਵਾਲੇ ਵਿਦਿਆਰਥੀ ਸੀ ਉਹਨਾਂ ਨੇ ਪੋਥੀਆਂ ਲੈ ਕੇ ਉੱਥੇ ਪੋਥੀਆਂ ਪ੍ਰਕਾਸ਼ ਕਰਕੇ ਕਥਾ ਸੁਣਨ ਲੱਗ ਜਾਣੀ। ਉਹ ਇੱਕ ਦਿਨ ਇਕੱਠੇ ਹੋ ਕੇ ਅਖੰਡ ਕੀਰਤਨੀ ਸੰਤ ਗਿਆਨੀ ਮੋਹਨ ਸਿੰਘ ਕੋਲ ਆ ਗਏ, ਕਹਿੰਦੇ ਮਹਾਰਾਜ ਤੁਹਾਡੇ ਸਿੰਘ ਕੀਰਤਨ ਨਹੀਂ ਸੁਣਦੇ, ਇਹਨਾਂ ਨੂੰ ਕਹੋ ਵੀ ਕੀਰਤਨ ਸੁਣਿਆ ਕਰਨ। ਸਿੰਘਾਂ ਨੂੰ ਕਹਿੰਦੇ ਵੀ ਐਂ ਕਹਿੰਦੇ, ਉਹ ਕਹਿੰਦੇ ਇਹ ਕਿਹੜਾ ਕਥਾ ਸੁਣ, ਇਹ ਕਥਾ ਨਹੀਂ ਸੁਣਦੇ ਅਸੀਂ, ਇਹਨਾਂ ਦਾ ਕੀਰਤਨ ਸੁਣੇ। ਇਹਨਾਂ ਨੂੰ ਕਹੋ ਵੀ ਇਹ ਆਹ ਗੁਰਬਾਣੀ ਦੀ ਕਥਾ ਸੁਣ ਲਿਆ ਕਰਨ, ਅਸੀਂ ਵੀ ਕੀਰਤਨ ਸੁਣ ਲਿਆ ਕਰਨ, ਫਿਰ ਉਹ ਚੁੱਪ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਨੇਮ ਹੈ ਵੀ ਸਤਸੰਗਤ ਵਿੱਚ ਜਾ ਕੇ ਦੋਵੇਂ ਸੁਣੇ, ਸਭਾ ਵਿੱਚ ਬੈਠ ਕੇ ਜੇ ਕਥਾ ਹੁੰਦੀ ਉਹ ਵੀ ਮਨ ਲਾ ਕੇ ਸੁਣ ਲਏ, ਜੇ ਕੀਰਤਨ ਹੁੰਦਾ ਹੈ ਉਹ ਵੀ ਮਨ ਲਾ ਕੇ ਸੁਣੇ, ਅਤੇ ਜਿਹੜਾ ਕਥਾ ਕਰਨ ਵਾਲਾ ਉਹਦਾ ਵੀ ਮਨ ਕਥਾ ਵਿੱਚ ਜੁੜਿਆ ਹੋਵੇ। ਇਹ ਨਾ ਵੀ ਉਹ ਦੂਜੀ ਗੱਲ ਜਿਵੇਂ ਉਹ ਗੁਰਬਾਣੀ ਵਿੱਚ ਮਹਾਰਾਜ ਨੇ ਲਿਖਿਆ ਨਾ ਵੀ ਪੰਡਿਤ ਭੁੱਲ ਭੁੱਲ ਮਾਇਆ ਦੇਖਿਆ ਦੇਖ ਦਿਖਾ ਕਿਨਾ ਕਿ ਆਣ ਚੜਾਇਆ। ਬਹੁਤੇ ਕਥਾਕਾਰਾਂ ਦਾ ਤਾਂ ਬਸ ਇਹੀ ਹੈ ਵੀ ਦੇਖੀਏ ਕਿਸੇ ਨੇ ਲਿਆ ਕੇ ਕੋਈ ਚੜਾਇਆ ਕਿ ਐਵੇਂ ਰੰਗ ਭਰੀ ਜਾਵੇ। ਗੁਰੂ ਕਾਂਸ਼ੀ ਦਾ ਸਾਹਿਬ ਆ ਬਾਦਲ ਦੇ ਪਿੰਡ ਕਿਤੇ ਉਹਨਾਂ ਨੇ ਘਰੇ ਪਾਠ ਕਰਾਇਆ ਮੈਨੂੰ ਵੀ ਲੈ ਕੇ, ਰਾਖੀ ਨਾਲ ਸੀ ਉਹਨੂੰ ਪਤਾ ਸੀ ਹੁਣ ਜਿਹੜੇ ਲੀਡਰ ਇਹਨਾਂ ਨੇ ਕੀ ਸੁਣਨਾ, ਇਹਨਾਂ ਨੇ ਕਥਾ ਸੁਣੀ ਨਾ ਕੀਰਤਨ, ਤੜਕੇ ਨਿਕਲ ਜਾਣਾ ਗੱਡੀਆਂ ਚਲਾ ਕੇ। ਤੋ ਕੋਈ ਨਾ ਬੈਠਾ ਨਾ ਕੀਰਤਨ ਚ, ਅਤੇ ਉਹ ਫਿਰ ਰਾਗੀ ਸਿੰਘ ਕਹਿੰਦਾ ਅੱਜ ਤਾਂ ਐਵੇਂ ਅੱਧਾ ਘੰਟਾ ਸੰਗ ਪਾ ਰਿਹਾ ਕਹਿੰਦਾ ਅੱਧਾ ਘੰਟਾ, ਕਿਉਂਕਿ ਵੀ ਉਹ ਕੋਈ ਬੈਠਾ ਨਹੀਂ ਨਾ ਸੁਣਨ ਵਾਲਾ। ਇਸ ਤਰ੍ਹਾਂ ਦਾ ਖਿਆਲ ਨਹੀਂ ਹੈ ਵੀ ਜਦੋਂ ਕਰਨ ਵਾਲੇ ਦੇ ਅੰਦਰ ਵੀ ਉਹ ਹੈ ਵੀ ਜੋ ਮੈਂ ਕਹਿ ਰਿਹਾ ਉਹਦੇ ਵਿੱਚ ਵੀ ਮੈਂ ਇਹਦੇ 'ਤੇ ਕਮਾਉਣਾ ਕਰਦਾ ਹਾਂ, ਅਤੇ ਜਿਹੜਾ ਕੋਈ ਅੱਗੇ ਸੁਣਨ ਵਾਲਾ ਉਹ ਵੀ ਸੁਣ ਕੇ ਉਹਦੇ 'ਤੇ ਉਹਦੇ 'ਤੇ ਵੀ ਥੋੜ੍ਹਾ ਬਹੁਤਾ ਅਮਲ ਕਰੇ, ਅੰਦਰ ਧਾਰਨ ਕਰੇ, ਫਿਰ ਹੀ ਲਾਭ ਹੈ। ਨਹੀਂ ਤਾਂ ਜੇ ਲੋਕਾਂ ਨੂੰ ਸੁਣਾਉਣ ਵਾਸਤੇ ਕਥਾ ਕਰਦਾ ਹੈ ਫਿਰ ਤਾਂ ਜਿਉਂ ਗੁਜਾਨਾ ਮੈਂ ਕਥਨੀ ਕਰਦਾ ਵਿਆਪਾਰੀ ਬਸਦਾ ਜਾਂ ਫਿਰਦਾ, ਵੀ ਜੇ ਮੈਂ ਇਹ ਕਹੇ ਵੀ ਮੈਂ ਬੜੀ ਕਥਾ ਵਧੀਆ ਕਰ ਲੈਂਦਾ ਹੈ। ਅਤੇ ਮਹਾਰਾਜ ਕਹਿੰਦੇ ਉਹ ਤਾਂ ਵਪਾਰੀ ਵਾਂਗੂ ਆ ਧਰਤੀ 'ਤੇ ਸੌਦਾ ਵੇਚਦਾ ਫਿਰਦਾ ਹੈ, ਜਿਵੇਂ ਆ ਵਪਾਰੀ ਵੀ ਆ ਲੋਕ ਪੀ ਲੈ ਲਓ ਵੇਚ ਦਿੰਦੇ ਸਬਜ਼ੀ, ਇਹ ਆਪਣੀਆਂ ਸਾਖੀਆਂ ਵੇਚਦਾ ਫਿਰਦਾ ਲੋਕਾਂ ਨੂੰ ਸੁਣਾਉਂਦਾ। ਗੱਲ ਹੈ ਵੀ ਜੇ ਨਿਸ਼ਕਾਮ ਹੋ ਕੇ ਕਰਦਾ ਨਾ ਕੀਰਤਨ, ਨਿਸ਼ਕਾਮ ਹੋ ਕੇ ਕਰਦਾ ਕਥਾ ਫਿਰ ਬੇਅੰਤ ਲਾ ਹੈ। ਠੀਕ ਹੈ ਵੀ ਜਿੱਥੇ ਗੁਰਬਾਣੀ ਦਾ ਕੀਰਤਨ ਹੋਊ ਕਥਾ ਹੋਊ ਉੱਥੇ ਮਾਇਆ ਲੋਕਾਂ ਨੇ ਦੇ ਜਾਣੀ ਹੈ, ਭਾਵੇਂ ਉਹਦਾ ਖਿਆਲ ਹੋਵੇ ਨਾ ਹੋਵੇ ਉਹਦਾ ਸਤਿਕਾਰ ਹੋ ਜਾਣਾ ਹੈ। ਪਰ ਇਹ ਕਥਾ ਕੀਰਤਨ ਵਾਲੇ ਮਨ ਦਾ ਖਿਆਲ ਇੱਧਰ ਨਹੀਂ ਰੱਖਣਾ ਹੈ। ਜਦੋਂ ਕਥਾ ਜਾਂ ਕੀਰਤਨ ਕਰਨ ਦਾ ਮਨ ਦਾ ਖਿਆਲ ਜਿਹੜਾ ਕੀਰਤਨ ਕਰ ਰਹੇ ਉਹਦੇ ਵਿੱਚ, ਜਿਸਦੀ ਕਥਾ ਵਿਆਖਿਆ ਅਸੀਂ ਕਰ ਰਹੇ ਹਾਂ ਪਰਮੇਸ਼ਰ ਗੁਰੂ ਦੀ, ਉਹਦੇ ਵਿੱਚ ਮਨ ਲੱਗਾ ਹੋਵੇ ਫਿਰ ਬੇਅੰਤ ਫਲ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਸ਼ਿਵਨਾਵ ਦੂਜਾ ਭਗਤੀ ਯੋਗ ਦਾ ਇਹ ਅੰਗ ਹੈ ਨੇਮ, ਉਹ ਸਤਸੰਗਤ ਵੀ ਜਾਣਾ ਹਮੇਸ਼ਾ, ਅਤੇ ਫਿਰ ਸਭਾ ਵਿੱਚ ਬੈਠ ਕੇ ਕਥਾ ਕੀਰਤਨ ਸੁਣਨਾ ਧਿਆਨ ਨਾਲ। ਦੋਹਰਾ ਪੜ੍ਹਨ ਸ਼ਕਤ ਜੇ ਹੋਵਈ। ਮਹਾਰਾਜ ਕਹਿੰਦੇ ਵੀ ਜੇ ਤਾਂ ਗੁਰਬਾਣੀ ਦੇ ਪੜ੍ਹਨ ਦੀ ਤਾਕਤ ਹੋਵੇ, ਗੁਰਬਾਣੀ ਪੜ੍ਹਨੀ ਜਾਣਦਾ ਹੋਵੇ, ਪੜ੍ਹ ਨੇਮ ਕਰ ਸੋਏ, ਸਾਧ ਸੰਗਤ ਜਾ ਕੇ ਨਿਯਮ ਨਾਲ ਰੋਜ਼ ਬਾਣੀ ਪੜ੍ਹੇ। ਆਓ ਜੇ ਗੁਰਬਾਣੀ ਪੜ੍ਹਨ ਜਾਣਦਾ ਹੈ ਨਾ, ਫਿਰ ਨਿਯਮ ਨਾਲ ਜਾ ਕੇ ਸੰਗਤ ਵਿੱਚ ਗੁਰਬਾਣੀ ਪੜ੍ਹ ਕੇ ਸੰਗਤਾਂ ਨੂੰ ਸੁਣਾਵੇ। ਸੁਣਨ ਸ਼ਕਤ ਜੇ ਹੋਵਈ। ਚਲੋ ਜੇ ਨਹੀਂ ਪੜ੍ਹਿਆ ਨਹੀਂ ਅਨਪੜ੍ਹ ਹੈ, ਫਿਰ ਜੇ ਕਹਿੰਦੇ ਸੁਣਨੀ ਸ਼ਕਤੀ ਹੈਗੀ ਹੈ, ਉਹ ਸੁਣਨ ਦੀ ਸ਼ਕਤੀ ਵੀ ਕੰਨਾਂ ਤੋਂ ਚੰਗੀ ਤਰ੍ਹਾਂ ਸੁਣਦਾ ਹੈ, ਬੋਲਾ ਹੈ ਬੋਲਾ ਨਹੀਂ ਹੈ, ਜਾਂ ਇਸੇ ਤਰ੍ਹਾਂ ਸੁਣਨ ਦੀ ਸ਼ਕਤੀ ਵੀ ਜਦੋਂ ਸੁਣਨ ਲੱਗਦਾ ਮਨ ਇੱਧਰ ਉੱਧਰ ਨਹੀਂ ਕਿਸੇ ਪਾਸੇ ਜਾਂਦਾ ਟਿਕਿਆ ਹੁੰਦਾ, ਇਹ ਹੈ ਸੁਣਨ ਦੀ ਸ਼ਕਤੀ। ਕਈ ਵਾਰੀ ਵੀ ਉਹ ਸੁਣਦਾ ਤਾਂ ਹੁੰਦਾ ਹੈ ਪਰ ਉਹ ਅੰਦਰ ਉਹ ਸੁਣਨ ਦੀ ਸ਼ਕਤੀ ਨਹੀਂ ਹੁੰਦੀ, ਉਹ ਉੱਧਰ ਜੁੜਦਾ ਨਹੀਂ ਹੁੰਦਾ ਮਨ ਸੁਣਨ ਵਿੱਚ। ਮਹਾਰਾਜ ਕਹਿੰਦੇ ਵੀ ਜੇ ਸੁਣ ਦੀ ਸਰੋਤਾ ਬਣ ਕੇ ਉਹ 14 ਗੁਣ ਹੋਣਗੇ ਨਾ ਸਰੋਤੇ ਵਾਲੇ, ਫਿਰ ਸੁਣਨ ਦੀ ਸ਼ਕਤੀ ਆ ਜਾਊ, ਤਾਕਤ ਆ ਜਾਊ, ਫਿਰ ਇੱਕ ਇੱਕ ਅੱਖਰ ਸੁਣੂ ਖਿਆਲ ਨਾਲ। ਮਹਾਰਾਜ ਕਹਿੰਦੇ ਵੀ ਜੇ ਗੁਰਬਾਣੀ ਦੇ ਸੁਣਨ ਦੀ ਤਾਕਤ ਹੈਗੀ ਹੈ, ਸੋ ਸੁਣੇ ਚੰਗੀ ਤਰ੍ਹਾਂ, ਸੁਣੈ ਸੋ ਇੱਕ ਮਨ ਹੋਏ। ਗੁਰਬਾਣੀ ਸੁਣਨ ਲੱਗ ਜਾਏ ਕਹਿੰਦੇ ਇੱਕ ਮਨ ਹੋ ਕੇ ਸੁਣੇ, ਇਹ ਨਾ ਹੋਵੇ ਵੀ ਇਹ ਕੀ ਕਹਿ ਗਿਆ ਹੈ, ਗੁਰਬਾਣੀ ਦੀ ਕੀ ਤੁੱਕ ਪੜ ਗਿਆ ਹੈ, ਇਹ ਪਤਾ ਨਾ ਚੱਲੇ। ਹਰ ਇੱਕ ਤੁੱਕ ਦਾ ਇਸ ਨੂੰ ਪਤਾ ਚੱਲੇ ਵੀ ਇਹਨੇ ਆਹ ਪੜ੍ਹੀ ਹੈ, ਗਲਤ ਪੜ੍ਹੀ ਕਿ ਠੀਕ ਪੜ੍ਹੀ ਹੈ, ਐਸਾ ਗਿਆਨ ਹੋਵੇ ਇਸ ਨੂੰ। ਚੌਪਈ ਤੀਜੋ ਦੇਸ਼ ਇਕਾਂਤ ਬਖਾਨਾ। ਤੀਜਾ ਭਗਤੀ ਯੋਗ ਦਾ ਕਹਿੰਦੇ ਅੰਗ ਉਹ ਹੈ ਇਕਾਂਤ ਦੇਸ਼। ਉਹ ਇਹ ਕਿਹਾ ਜਾਂਦਾ ਭਗਤੀ ਯੋਗ ਵਿੱਚ, ਸਰਬ ਵਿਖੈ ਇੱਕ ਗੋਬਿੰਦ ਜਨ। ਦੂਜੇ ਹਠ ਯੋਗ ਦੇ ਵਿੱਚ ਤਾਂ ਸੀ ਨਾ ਵੀ ਇਹੋ ਜਿਹੀ ਥਾਂ ਤੇ ਦੂਰ ਜਾ ਕੇ ਬੈਠਣਾ ਜਿੱਥੇ ਕੋਈ ਗੱਲ ਨਾ ਸੁਣੇ। ਇੱਧਰ ਭਗਤੀ ਯੋਗ ਵਿੱਚ ਐਸਾ ਨਹੀਂ ਵੀ ਕਿਤੇ ਦੂਰ ਜਾ ਕੇ ਬੈਠਣਾ। ਤੇ ਹੁਣ ਆ ਸਰਸੰਗਤ ਆ ਗਿਆ, ਹੁਣ ਸਰਸੰਗਤ ਵਿੱਚ ਕਿਵੇਂ ਦੂਰ ਜਾ ਕੇ ਕਿਵੇਂ ਬੈਠੂਗਾ, ਜੇ ਬੈਠੂ ਤਾਂ ਕਥਾ ਕੀਰਤਨ ਕਿਵੇਂ ਸੁਣੂਗਾ। ਕਹਿੰਦੇ ਇੱਥੇ ਇਹੀ ਇਹ ਇਕਾਂਤ ਦੇਸ਼ ਹੈ ਵੀ ਸਾਰਿਆਂ ਵਿੱਚ ਗੋਬਿੰਦ ਜਾਣਨਾ, ਵੀ ਜਿੰਨੇ ਇੱਥੇ ਬੈਠੇ ਨਾ ਸੰਗਤ ਵਿੱਚ ਸਾਰੇ ਪਰਮੇਸ਼ੁਰ ਇਹਨਾਂ ਵਿੱਚ ਬੈਠਾ ਹੈ, ਸਾਰਿਆਂ ਦੇ ਹਿਰਦਿਆਂ ਵਿੱਚ ਉਹੀ ਬੋਲ ਰਿਹਾ, ਉਹੀ ਨਿਵਾਸ ਕਰ ਰਿਹਾ ਹੈ, ਉਹ ਜਾਣਨਾ ਇਹੀ ਇਕਾਂਤ ਦੇਸ਼ ਹੈ। ਔਰ ਦੂਸਰਾ ਲਖਈ ਨਾ ਹੈ। ਇਹ ਸੰਗਤ ਵਿੱਚ ਜਿੰਨੇ ਬੈਠੇ ਆ ਇਹ ਪਰਮੇਸ਼ੁਰ ਸਾਰਿਆਂ ਵਿੱਚ ਬੈਠਾ, ਇੰਨੇ ਰੂਪ ਧਾਰ ਕੇ ਹੋਰ ਨਾ ਕੋਈ ਜਾਣਨਾ। ਜਿਵੇਂ ਸਭਾ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਹੁਣ ਅਵਸਥਾ ਖੁੱਲੀ ਸੀ ਨਾ ਨਾਮਦੇਵ ਜੀ ਵੀ ਸਾਰਿਆਂ ਹਿਰਦੇ ਵਿੱਚ ਉਹੀ ਬੋਲ ਰਿਹਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਵੀ ਸਾਰਿਆਂ ਵਿੱਚ ਹੀ ਉਹ ਗੋਬਿੰਦ ਵਿਰਾਜਮਾਨ, ਸਾਰਿਆਂ ਵਿੱਚ ਇੰਦਰੀਆਂ ਦਾ ਪ੍ਰਕਾਸ਼ ਸਭਾਏਮਾਨ, ਉਸ ਤੋਂ ਬਿਨਾਂ ਤਾਂ ਕੋਈ ਹੈ ਹੀ ਨਹੀਂ। ਇਸ ਕਰਕੇ ਕਹਿੰਦੇ ਜਿਹੜਾ ਸਾਰਿਆਂ ਵਿੱਚ ਗੋਬਿੰਦ ਨੂੰ ਜਾਣਨਾ ਹੈ, ਉਹ ਤੋਂ ਬਗੈਰ ਹੋਰ ਕੀ ਨਾ ਜਾਣਨਾ, ਇਹ ਅਸਲੀ ਭਗਤੀ ਯੋਗ ਦਾ ਇਕਾਂਤ ਦੇਸ਼। ਇੱਕੋ ਵਿਆਪਕ ਸਭ ਘਟ ਮਾਹੇ। ਇਹ ਜਾਣਨਾ ਵੀ ਇੱਕੋ ਜਿਹੜਾ ਪਰਮੇਸ਼ੁਰ ਹੈ ਸਾਰਿਆਂ ਹਿਰਦਿਆਂ ਵਿੱਚ ਵਿਆਪਕ ਹੈ, ਉਹੀ ਬਿਰਾਜਮਾਨ ਹੈ, ਉਹੀ ਡੇਰੇ ਲਾਈ ਬੈਠਾ ਹੈ। ਚੌਥੋ ਆਸਨ ਸਮਝ ਚਿੱਤ। ਚੌਥਾ ਭਗਤੀ ਯੋਗ ਦਾ ਅੰਗ ਆਸਨ, ਉਹ ਤੂੰ ਵੀ ਸ਼ਿਵਨਾਗ ਚੰਗੀ ਤਰ੍ਹਾਂ ਚਿੱਤ ਵੀ ਸਮਝਿਆ। ਕਰ ਹੈ ਗੋਬਿੰਦ ਵਿਖੈ ਥਿਤ ਬ੍ਰਿਤ। ਉਹ ਕੀ ਆਸਨ ਹੈ ਵੀ ਹਮੇਸ਼ਾ ਚਿੱਤ ਦੀ ਜਿਹੜੀ ਬਿਰਤੀ ਹੈ ਉਹਨੂੰ ਗੋਬਿੰਦ ਵਿੱਚ ਟਿਕਾਈ ਰੱਖਣਾ, ਪਰਮੇਸ਼ੁਰ ਵਿੱਚ ਟਿਕਾਈ ਰੱਖਣਾ। ਉਧਰ ਤਾਂ ਨਾ ਵੀ ਪਦਮ ਆਸਨ ਜਾਂ ਸਿੱਧ ਆਸਨ ਚੌਂਕੜਾ ਜਿਹਾ ਮਾਰ ਕੇ ਬੈਠਣਾ, ਇੱਧਰ ਨਹੀਂ ਹੈ। ਇੱਧਰ ਭਗਤੀ ਯੋਗ ਦੇ ਵਿੱਚ ਭਾਵੇਂ ਖੜਾ ਹੈ, ਭਾਵੇਂ ਲੰਮਾ ਪਿਆ ਹੈ, ਭਾਵੇਂ ਗੋਡੇ ਭਾਰ ਹੈ, ਪਰ ਸਤਸੰਗਤ ਹੈਗਾ ਵੀ ਉੱਥੇ ਇਸ ਤਰ੍ਹਾਂ ਬੈਠੇ। ਹੁਣ ਜੇ ਭਗਤੀ ਕਰਦਾ ਸੁਤੇ ਸਿੱਧ ਚੱਲਦਾ ਫਿਰਦਾ ਵੀ ਕਰ ਸਕਦਾ ਹੈ, ਬੈਠ ਕੇ ਵੀ ਜਿਵੇਂ ਮਰਜ਼ੀ ਕਰ ਸਕਦਾ ਹੈ, ਲੇਟ ਕੇ ਵੀ ਕਰ ਸਕਦਾ ਹੈ। ਇੱਥੇ ਕਹਿੰਦੇ ਜਿਹੜਾ ਗੋਬਿੰਦ ਦੇ ਵਿੱਚ ਚਿੱਤ ਨੂੰ ਬਿਰਤੀ ਨੂੰ ਟਿਕਾਈ ਰੱਖਣਾ, ਇਹੀ ਅਸਲੀ ਆਸਨ ਹੈ, ਯਾਨੀ ਪਰਮੇਸ਼ੁਰ ਵਿੱਚ ਟਿਕਣਾ ਹੈ। ਇਹ ਜਦੋਂ ਆਸਨ ਹੁੰਦਾ ਅਸੀਂ ਟਿਕਦੇ ਹੀ ਹੁੰਦੇ ਨਾ ਉੱਥੇ, ਇਸ ਕਰਕੇ ਚਿੱਦੀ ਬਿਰਤੀ ਨੂੰ ਜਿਹੜਾ ਟਿਕਾ ਕੇ ਪਰਮੇਸ਼ੁਰ ਲਿਖਣਾ, ਇਹੀ ਅਸਲੀ ਆਸਨ ਹੈ ਭਗਤੀ ਯੋਗ ਦਾ। ਪੰਚਮ ਪ੍ਰਾਣਾਯਾਮੰਗ ਚੀਨ। ਪੰਜਵਾਂ ਭਗਤੀ ਯੋਗ ਦਾ ਅੰਗ ਹੈ ਪ੍ਰਾਣਾਯਾਮ, ਜਾਣ ਲਈਏ। ਪੂਰਕ ਕੁੰਭ ਕਰੇ ਚਕ ਤੀਨ। ਅੱਗੇ ਪ੍ਰਾਣਾਯਾਮ ਤਿੰਨ ਤਰ੍ਹਾਂ ਦਾ, ਇੱਕ ਪੂਰਕ ਪ੍ਰਾਣਾਯਾਮ ਹੈ, ਦੂਜਾ ਕੁੰਭਕ ਪ੍ਰਾਣਾਯਾਮ ਹੈ, ਤੀਸਰਾ ਰੇਚਕ ਪ੍ਰਾਣਾਯਾਮ, ਉਹਦਾ ਨਿਰਣਾ ਕਰਦੇ ਹਨ। ਦੋਹਰਾ ਪੂਰਕ ਗੁਰ ਕੇ ਬਚਨ ਸੁਣ। ਕਹਿੰਦੇ ਪੂਰਕ ਪ੍ਰਾਣਾਯਾਮ ਇਹ ਹੈ ਵੀ ਜਿਹੜੇ ਗੁਰੂ ਕੇ ਬਚਨ ਉਹਨਾਂ ਨੂੰ ਚੰਗੀ ਤਰ੍ਹਾਂ ਸੁਣ ਕੇ ਸਭ ਕਰਖ ਕਰ ਲੇ, ਸਾਰਿਆਂ ਨੂੰ ਆਪਣੇ ਹਿਰਦੇ ਵਿੱਚ ਖਿੱਚ ਲੈਣਾ, ਸਾਰਿਆਂ ਨੂੰ ਕਹਿੰਦੇ ਐ ਧਿਆਨ ਨਾਲ ਸੁਣ ਕੇ ਹਿਰਦੇ ਵਿੱਚ ਵਸਾ ਲੈਣਾ। ਬਚ ਸੁਣ ਸਮਝੀ ਵਸਤ ਜੋ, ਫਿਰ ਜਿਹੜੇ ਗੁਰੂ ਕੇ ਬਚਨ ਸੁਣ ਕੇ ਜਿਹੜੀ ਕੋਈ ਵਸਤੂ ਹੈ ਉਹਨੂੰ ਸਮਝਿਆ ਹੈ ਵੀ ਪਰਮੇਸ਼ੁਰ ਇਹੋ ਜਿਹਾ ਹੈ, ਪਰਮੇਸ਼ੁਰ ਦੇ ਭਗਤ ਇਹੋ ਜਿਹੇ ਹੈ, ਪਰਮੇਸ਼ੁਰ ਦਾ ਨਾਮ ਇਹੋ ਜਿਹਾ ਹੈ, ਉਹਦਾ ਆਨੰਦ ਇਹੋ ਜਿਹਾ ਹੈ, ਉਹਦਾ ਸੁੱਖ ਇਹੋ ਜਿਹਾ ਹੈ, ਉਹ ਇਹੋ ਜਿਹੀ ਤਾਕਤ ਵਾਲਾ ਪਰਮੇਸ਼ੁਰ ਦਾ, ਪਰਮੇਸ਼ੁਰ ਦਾ ਨਾਮ ਇਹੋ ਜਿਹਾ ਮਹਾਨ ਹੈ। ਇਹ ਜਿਹੜੀਆਂ ਸਾਰੀਆਂ ਵਸਤੂਆਂ ਕਹਿੰਦੇ ਸਮਝੀਆਂ ਹਨ ਹਿਰਦੇ ਵਿੱਚ, ਹਿਰਦੇ ਸਦਾ ਥਿਰ ਕੇ, ਉਹਨਾਂ ਨੂੰ ਕਹਿੰਦੇ ਹਮੇਸ਼ਾ ਹਿਰਦੇ ਵਿੱਚ ਵਸਾਈ ਰੱਖਣਾ, ਟਿਕਾਈ ਰੱਖਣਾ। ਇਹ ਹੈ ਕਹਿੰਦੇ ਪੂਰਕ, ਯਾਨੀ ਖਿੱਚਣਾ, ਜੋ ਸੁਣਿਆ ਉਹਨੂੰ ਹਿਰਦੇ ਵਿੱਚ ਚੰਗੀ ਤਰ੍ਹਾਂ ਟਿਕਾਈ ਰੱਖਣਾ। ਕਈ ਵਾਰੀ ਹੁੰਦਾ ਵੀ ਜਿੰਨਾ ਚਿਰ ਤਾਂ ਅਸੀਂ ਸੁਣਦੇ ਹਾਂ ਉਨਾ ਚਿਰ ਤਾਂ ਹੁੰਦਾ ਹੈ, ਜਦੋਂ ਕਥਾ ਕੀਰਤਨ ਸਮਾਪਤ ਹੋ ਗਈ ਫਿਰ ਬਸ ਜੋ ਕਿ ਸੁਣਿਆ ਗਿਆ ਗੁਆਤਾ, ਫਿਰ ਨਹੀਂ ਟਿਕਿਆ ਹੁੰਦਾ ਹੈ। ਇਸ ਤਰ੍ਹਾਂ ਉਹਨਾਂ ਨੂੰ ਹਿਰਦੇ ਵਿੱਚ ਹਮੇਸ਼ਾ ਟਿਕਾਈ ਰੱਖਣਾ। ਇਹ ਪੂਰਕ ਪੁਰਾਣਾ ਜਾਮ ਹੈ ਭਗਤੀ ਯੋਗ ਦਾ, ਚੌਪਈ ਕਰ ਅਭਿਆਸ ਨਤੇਹ ਪਰ ਹਰ। ਜਿਸ ਗੁਰ ਸ਼ਬਦ ਦਾ ਅਭਿਆਸ ਕਰਦਾ ਹੈ ਉਹ ਕੁਝ ਵੀ ਹੋ ਜਾਏ, ਚੱਕਰ ਹਨੇਰੀ ਚੱਲ ਪਏ, ਉਹਨੂੰ ਛੱਡਣਾ ਨਾ ਕਦੇ ਵੀ। ਸਦ ਠਹਿਰਾਵਨ ਮਨ ਮੈਂ ਕਰੈ, ਹਮੇਸ਼ਾ ਮਨ ਦੇ ਵਿੱਚ ਹੀ ਟਿਕਾਈ ਰੱਖਣਾ, ਧਾਰੀ ਰੱਖਣਾ। ਇਹ ਹੈ ਕੁੰਭਕ ਪੁਰਾਣਾ ਜਾਮ। ਕੁੰਭਕ ਦੂਜੋ ਇਸੀ ਪ੍ਰਕਾਰ ਦਾ ਨਾਮ ਕਹਿੰਦੇ ਇਹ ਕੁੰਭਕ ਪੁਰਾਣਾ ਜਾਮ ਹੈ ਜਿਹੜਾ ਸਦਾ ਟਿਕਾਈ ਰੱਖਣਾ ਹੈ। ਤੀਜੋ ਰੇਚਕ ਕਰੋ ਉਚਾਰਾ, ਤੀਜਾ ਰੇਚਕ ਨਾਮ ਦਾ ਪੁਰਾਣਾ ਜਾਮ, ਉਸਦੇ ਸੰਬੰਧ ਵੀ ਸ਼ਿਵ ਨਾਲ ਤੈਨੂੰ ਉਚਾਰਨ ਕਰਦੇ ਹਾਂ, ਦੱਸਦੇ ਹਾਂ। ਸਤਿਗੁਰ ਬਚਨ ਜੋ ਤਜਨਾ ਕਹਾ, ਸਤਿਗੁਰੂ ਨੇ ਬਚਨਾਂ ਰਾਹੀਂ ਬਾਣੀ ਰਾਹੀਂ ਜਿਨ੍ਹਾਂ ਔਗੁਣਾਂ ਨੂੰ ਛੱਡਣ ਵਾਸਤੇ ਕਿਹਾ ਹੈ, ਤਿਹ ਤਜ ਦੇ ਹੋਤ ਸੁਖ ਮਹਾ, ਉਹਨਾਂ ਔਗੁਣਾਂ ਗੁਨਾਹਾਂ ਨੂੰ ਛੱਡ ਦੇਣਾ, ਇਹਦੇ ਨਾਲ ਮਹਾਨ ਸੁਖ ਹੁੰਦਾ ਹੈ। ਖਸ਼ਟਮ ਧਿਆਨ ਅੰਗ ਸੁਣ ਜੈਸੇ, ਇਹਦਾ ਨਾਂ ਰੇਚਕ ਹੋ ਪੁਰਾਣਾ ਜਾਮ, ਯਾਨੀ ਛੱਡਣਾ, ਪੁਰਾਣਾ ਨੂੰ ਹੇਠਾਂ ਲਈ ਦੇਣਾ। ਇਸ ਤਰ੍ਹਾਂ ਇਹ ਕਹਿੰਦੇ ਜਿਹੜਾ ਛੱਡਣ ਵਾਸਤੇ ਕਿਹਾ ਉਹਨੂੰ ਛੱਡ ਦੇਣਾ, ਜਿਹੜਾ ਧਾਰਨ ਲਈ ਕਿਹਾ ਉਹਨੂੰ ਧਾਰਨ ਲੈਣਾ। ਇਸ ਤਰ੍ਹਾਂ ਇਹਦੇ ਵਿੱਚ ਮਹਾਨ ਸੁੱਖ ਪ੍ਰਾਪਤ ਹੁੰਦਾ ਹੈ। ਇਹ ਰੂਚਕ ਨਾਮ ਦਾ ਇਹ ਪੁਰਾਣਾ ਜਾਮ ਜਾਣ ਲੈ। ਖਸ਼ਟਮ ਧਿਆਨ ਅੰਗ ਸੁਣ ਜੈਸੇ, ਛੇਵਾਂ ਹੈ ਕਹਿੰਦੇ ਭਗਤੀ ਯੋਗ ਦਾ ਅੰਗ ਧਿਆਨ, ਉਹਦੇ ਸੰਬੰਧ ਵੀ ਜਿਸ ਤਰ੍ਹਾਂ ਦਾ ਹੈ ਹੁੰਦਾ ਧਿਆਨ ਸੁਣ ਲੈ ਸ਼ਿਵ ਨਾਮ। ਪੜ੍ਹਨ ਸੁਣਨ ਗੁਰ ਬਚ ਜਬ ਬੈਸੇ, ਜਦੋਂ ਜਿਹੜੇ ਗੁਰੂ ਕੇ ਬਚਨ ਹੈ ਜਾਣੀ ਬਾਣੀ ਹੈ, ਜਦੋਂ ਪੜ੍ਹਨ ਵਾਸਤੇ ਜਾਂ ਸੁਣਨ ਵਾਸਤੇ ਬੈਠਣਾ, ਸ਼ਬਦ ਅਰਥ ਮਹਿ ਰਾਖ ਧਿਆਨ, ਉਸ ਵੇਲੇ ਜਿਹੜੇ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਹੈ ਨਾ, ਮਹਿਨੇ ਹੈ, ਉਹਦੇ ਵਿੱਚ ਧਿਆਨ ਲਾ ਕੇ ਰੱਖਣਾ, ਅਰਥਾਂ ਵਿੱਚ ਧਿਆਨ ਜੋੜੀ ਰੱਖਣਾ ਹੈ। ਪੂਰਨ ਦੇ ਸੰਕਲਪ ਨ ਆਨਾ, ਜਿੰਨਾ ਚਿਰ ਗੁਰਬਾਣੀ ਨੂੰ ਪੜ੍ਹਨਾ, ਪੜ੍ਹਨ ਸਮੇਂ ਵੀ ਅਰਥਾਂ ਦਾ ਧਿਆਨ, ਜਦੋਂ ਗੁਰਬਾਣੀ ਦਾ ਸੁਣਨਾ ਕਿਸੇ ਤੋਂ ਉਦੋਂ ਵੀ ਅਰਥਾਂ ਵਿੱਚ ਧਿਆਨ ਰਹਿੰਦਾ ਵੀ ਮਹਾਰਾਜ ਆਹ ਕਹਿ ਰਹੇ ਹੈ। ਇਸ ਤਰ੍ਹਾਂ ਕਹਿੰਦੇ ਫਿਰ ਉਹ ਸੁਣਦਿਆਂ ਜਾਂ ਪੜ੍ਹਦਿਆਂ ਹੋਇਆਂ ਹੋਰ ਜਿਹੜਾ ਕੋਈ ਫੁਰਨਾ ਹੋਰ ਸੰਕਲਪ ਉਸ ਫੁਰਨ ਨਾ ਦੇਣਾ, ਹੋਰ ਸੰਕਲਪ ਆਉਣ ਨਾ ਦੇਣਾ। ਦੂਸਰਾ ਤੀਸਰਾ ਸਪਤਮ ਆਹੈ ਧਾਰਨਾ ਅੰਗਾ, ਇਹਦਾ ਨਾਮ ਧਿਆਨ ਹੈ। ਉੱਧਰ ਤਾਂ ਅਸੀਂ ਵੀ ਧਰਤੀ ਦਾ ਧਿਆਨ ਜਾਂ ਪ੍ਰਵਟਿਆਂ ਤਿਉੜੀ ਵਿੱਚ, ਤ੍ਰਿਕੁਟੀ ਵਿੱਚ ਧਿਆਨ ਜਾਂ ਦਸਵੇਂ ਦੁਆਰ ਵਿੱਚ, ਇਹਦਰ ਗੁਰਮਤਿ ਦਾ ਸਖੱਲਾ ਧਿਆਨ ਹੈ। ਇਹ ਅਰਥ ਵਿੱਚ ਧਿਆਨ ਰੱਖਣਾ, ਮਹਿਨਿਆਂ ਵਿੱਚ ਮਹਾਰਾਜ ਕੀ ਕਹਿੰਦੇ, ਸੰਕਲਪ ਹੋਰਨਾਂ ਪਾਸੇ ਜਾਣ ਦੇਣਾ, ਉੱਥੇ ਰੱਖਣਾ। ਸਤਮੈ ਕਹਿੰਦੇ ਧਾਰਨਾ ਨਾਮ ਦਾ ਅੰਗ ਤਿਸ ਸਰੂਪ ਸੁਣੀਏ ਰੁਚ ਸੰਗਾ। ਉਸ ਧਾਰਨਾ ਦਾ ਵੀ ਜਿਹੜਾ ਸਰੂਪ ਹੈ ਉਹ ਬੜੀ ਰੁਚੀ ਨਾਲ ਸੁਣਦਾ, ਜਾਣੀ ਧਿਆਨ ਦੇ ਕੇ ਖਿਆਲ ਦੇ ਕੇ ਸੁਣ ਲੈ। ਮਨ ਸੰਕਲਪ ਵਿਖੇ ਜੇ ਜਾਵੇ ਹੈ, ਜਦੋਂ ਕਿਤੇ ਸੁਣਦੇ ਹਾਂ ਜਾਂ ਪੜ੍ਹਦੇ ਹਾਂ, ਮਨ ਕੇ ਕੋਈ ਸੰਕਲਪ ਜਾ ਕਰਕੇ ਕਿਸੇ ਪਾਸੇ ਜਾਵੇ, ਪੁਨ ਮਨ ਰੋਕ ਸ਼ਬਦ ਮਹਿਲਾਵੇ। ਉਸੇ ਵੇਲੇ ਮਨ ਨੂੰ ਰੋਕ ਕੇ ਸ਼ਬਦ ਵਿੱਚ ਲਾਉਣਾ, ਫਿਰ ਸ਼ਬਦ ਦੇ ਅਰਥਾਂ ਵਿੱਚ ਜੋੜਨਾ। ਜਬ ਮਨ ਟੇਕਿਓ ਘਟੀ ਦੋ ਚਾਰ, ਇਸ ਤਰ੍ਹਾਂ ਯਤਨ ਕਰਦਿਆਂ ਕਰਦਿਆਂ ਜਦੋਂ ਕਹਿੰਦੇ ਮਨ ਜਿਹੜਾ ਗੁਰਬਾਣੀ ਦੇ ਸ਼ਬਦਾਂ ਦੇ ਅਰਥਾਂ ਵਿੱਚ ਘੜੀਆਂ ਦੋ ਘੜੀਆਂ ਜੁੜ ਗਿਆ, ਤੇਹ ਕੋ ਨਾਮ ਸਮਾਧ ਉਚਾਰਾ। ਉਸਦਾ ਨਾਮ ਕਹਿੰਦੇ ਭਗਤੀ ਯੋਗ ਦੇ ਵਿੱਚ ਸਮਾਧੀ ਕਿਹਾ ਜਾਂਦਾ ਹੈ। ਸ਼ਬਦ ਵਿਖੇ ਜਬ ਲੱਗੀ ਸਮਾਧਿ, ਸ਼ਿਵ ਨਾਮ ਰਵੇ ਜਦੋਂ ਸ਼ਬਦ ਵਿੱਚ ਗੁਰਬਾਣੀ ਦੇ ਸ਼ਬਦਾਂ ਵਿੱਚ ਜਦੋਂ ਇਹਦੀ ਹਮੇਸ਼ਾ ਕਹਿੰਦੇ ਸਮਾਧੀ ਲੱਗੀ ਰਹਿੰਦੀ ਹੈ। ਤਿਸ ਹੈ ਵਧਾਵੇ ਤਨ ਮਨ ਸਾਧ, ਫਿਰ ਸਰੀਰ ਨੂੰ ਵੀ ਮਨ ਨੂੰ ਐਨ ਸਾਧ ਕੇ ਇਹਨੂੰ ਵਧਾਉਣਾ ਕਰੇ ਸਮਾਧੀ ਨੂੰ, ਸਰੀਰ ਨੂੰ ਐਨ ਤੰਗੀ ਤਰ੍ਹਾਂ ਸਵਸਥ ਰੱਖ ਕੇ ਮਨ ਨੂੰ ਐਨ ਇਕਾਗਰ ਕਰਕੇ ਇਸ ਨੂੰ ਵਧਾਉਣਾ ਕਰੇ, ਆ ਮਨ ਨੂੰ ਕਿਸੇ ਪਾਸੇ ਜਾਣ ਨਾ ਦੇਵੇ, ਉਹ ਤਕੜੀ ਸਮਾਧੀ ਲਾਵੇ। ਅਸ਼ਟ ਜਾਮ ਮਨ ਸ਼ਬਦ ਵਿਖੇ ਜਬ, ਇਹ ਵੀ ਸ਼ਿਵ ਨਾਮ ਰਾਜੇ ਜਦੋਂ ਜਿਹੜਾ ਮਨ ਹੈ ਗੁਰਬਾਣੀ ਦੇ ਸ਼ਬਦਾਂ ਵਿੱਚ ਅੱਠੇ ਪੈਰੀ ਜੁੜਿਆ ਰਹੇ ਲੱਗਾ ਰਹੇ। ਪੂਰਨ ਹੋਤ ਸਮਾਧ ਭਲੇ ਤਬ, ਉਸ ਵੇਲੇ ਕਹਿੰਦੇ ਭਲੀ ਪ੍ਰਕਾਰ ਚੰਗੀ ਤਰ੍ਹਾਂ ਜਿਹੜੀ ਪੂਰਨ ਸਮਾਧੀ ਹੋ ਜਾਂਦੀ, ਉਸਨੂੰ ਅਸੀਂ ਕਹਿੰਦੇ ਅੱਠੇ ਪੈਰ ਦੀ ਇਹ ਸਮਾਧੀ ਲਾਉਣ ਵਾਲਾ, ਜਾਂ ਜਿਵੇਂ ਭਾਈ ਗੋਬਿੰਦਾ ਜੀ ਮਹਾਰਾਜ ਦੇ ਚਰਨਾਂ ਵਿੱਚ ਹੀ ਉਹ ਧਿਆਨ ਲਾ ਕੇ ਸਮਾਧੀ ਵਿੱਚ ਸਥਿਤ ਹੋ ਜਾਂਦੇ ਸੀ। ਇਧਰ ਕਹਿੰਦਾ ਜਿਹੜਾ ਗੁਰੂ ਕੇ ਸ਼ਬਦਾਂ ਵਿੱਚ ਅਰਥਾਂ ਵਿੱਚ ਅੱਠੇ ਪੈਰ ਧਿਆਨ ਲਾਈ ਰੱਖਣਾ ਹੈ, ਇਹ ਵੀ ਪੂਰਨ ਸਮਾਧੀ ਹੁੰਦੀ ਹੈ। ਦੋਹਰਾ ਭਗਤ ਯੋਗ ਇਹ ਜਾਣੀਏ, ਇਹ ਵੀ ਰਾਜਨ ਇਹ ਭਗਤੀ ਯੋਗ ਹੈ, ਭਗਤੀ ਦੁਆਰਾ ਪਰਮੇਸ਼ੁਰ ਵਿੱਚ ਯੋਗ ਕੀ ਜੁੜਨਾ ਇਹ ਜਾਣ ਲਈਏ ਸਮਝ ਲਈਏ। ਕਲ ਮਹਿ ਪੰਥ ਸੁਖੇਨ, ਕਲਯੁਗ ਦੇ ਸਮੇਂ ਵੀ ਜਿਹੜਾ ਭਗਤੀ ਯੋਗ ਦਾ ਰਸਤਾ ਹੈ ਇਹ ਬਹੁਤ ਹੀ ਸੌਖਾ ਹੈ। ਕਸ਼ਟ ਯੋਗ ਦੁਸ਼ਤਰ ਹੈ, ਕਿਉਂਕਿ ਜਿਹੜਾ ਹੱਠ ਯੋਗ ਹੈ ਉਹਦਾ ਜਿਹੜਾ ਕਹਿੰਦੇ ਰਸਤਾ ਹੈ ਨਾ ਉਹ ਬਹੁਤ ਕਠਿਨ ਹੈ, ਕਿਉਂਕਿ ਪਹਿਲਾਂ ਜਦੋਂ ਹੱਠ ਯੋਗ ਕਰਨਾ ਹੈ ਤੇ ਉਹ ਸਵਾਸਾਂ ਨੂੰ ਸਵਾਸ ਰੋਕਣ ਵਾਸਤੇ ਹੁਣ ਪਹਿਲਾਂ ਜੀਭ ਜੀਭ ਵਧਾਉਣੀ ਪੈਂਦੀ ਹੈ, ਫਿਰ ਨੱਕ ਨੁੱਕ ਦੀ ਸਫਾਈ, ਸਰੀਰ ਦੀ ਸਫਾਈ, ਉਹ ਸਾਰਾ ਰੇਜਕ ਪੂਰਕ ਕੁੰਭ ਕਰੇ, ਇਸ ਤਰ੍ਹਾਂ ਜਿਹੜੀ ਨਿਓਲੀ ਧਿਲਦੀ ਬਸਤੀ ਆਦਿਕ ਦੀ ਕਿਰਿਆ, ਉਹ ਪਹਿਲਾਂ ਸਰੀਰ ਨੂੰ ਸਾਧਨ ਵਾਸਤੇ ਜਿਹੜਾ ਖਾਣਾ ਪੀਣਾ ਜਾਂ ਬੰਦ ਕਰਕੇ, ਉਦੋਂ ਬਾਅਦ ਫਿਰ ਸਰੀਰ ਦੀ ਪੂਰੀ ਸਫਾਈ ਕਰਨ ਵਾਸਤੇ ਉਹ ਨਿੱਤੀ ਧੋਤੀ ਬਸਤੀ ਆਦਿਕ ਦੀ ਕਿਰਿਆ ਕਰੇ, ਉਦੋਂ ਬਾਅਦ ਜਦੋਂ ਵੀ ਹੁਣ ਸਵਾਸ ਹੈ ਵੀ ਉੱਪਰ ਨੂੰ ਜਾਣ ਵਾਸਤੇ, ਫਿਰ ਉਹ ਜੀਵ ਜੀ ਨੂੰ ਖਿੱਚ ਖਿੱਚ ਕੇ ਬਣਾਉਂਦੇ ਆ, ਜਦੋਂ ਵੱਧ ਜਾਂਦੀ ਉਹਨੂੰ ਸੰਘ ਚੜਾ ਲੈਂਦੇ ਨੇ, ਅਤੇ ਫਿਰ ਇੱਥੋਂ ਜਿਹੜੇ ਸਵਾਸ ਹੈ ਸੰਘ ਰਾਹੀਂ ਮੁੱਖ ਰਾਹੀਂ ਬਾਹਰ ਨਹੀਂ ਆਉਂਦੇ। ਇਸੇ ਤਰ੍ਹਾਂ ਹੇਠਾਂ ਹੁਣ ਜਿਹੜਾ ਕੋਈ ਹੈ ਉਹ ਗੁਦਾ ਰਾਹੀਂ ਜਾਣਗੇ, ਉੱਥੇ ਉਹ ਪਦਮ ਆਸਣ ਜਾਂ ਸਿੱਧ ਆਸਣ ਲਾ ਲੈਂਦੇ, ਹੇਠਾਂ ਅੱਡੀ ਜੀ ਦੇ ਲੈਂਦੇ ਅੰਗੂਠਾ ਜਾਂ ਗੁਦਾ 'ਚ, ਇਸ ਤਰ੍ਹਾਂ ਫਿਰ ਉਹ ਜਦੋਂ ਕਿਸੇ ਪਾਸੇ ਪ੍ਰਾਣ ਨਹੀਂ ਚੜ੍ਹਦੇ ਫਿਰ ਉਹ ਦਿਮਾਗ ਵੱਲ ਨੂੰ ਜਾਂਦੇ ਆ ਸਵਾਸ ਦੇ। ਉਹ ਫਿਰ ਭੁਜੰਗ ਮਹਾਰਾਣੀ ਜਿਹੜੀ ਪਹਿਲਾਂ ਉਹ ਖੱਬੀ ਸੱਜੀ ਸਰ ਚੰਦਰਮਾ ਇਹ ਚਲਾ ਚਲਾ ਕੇ ਉਹ ਸਾਰੀ ਉਹਦੀ ਨਾੜੀ ਜੀ ਦੇ ਵਿੱਚੋਂ ਜਿਹੜੀ ਮੈਲ ਖੈਲ ਜੀ ਗਰਮ ਕਰਕੇ ਉਹਨੂੰ ਕੱਢਣਾ ਸਫਾਈ ਕਰਨੀ, ਫਿਰ ਕਿਤੇ ਪ੍ਰਾਣ ਜਾਂਦੇ ਉੱਪਰ ਨੂੰ ਦਸਵੇਂ ਦੁਆਰ ਨੂੰ। ਇਹ ਹੱਠ ਯੋਗ ਜਿਹੜਾ ਹੈ ਬਹੁਤ ਔਖਾ ਹੈ, ਕਈ ਵਾਰੀ ਜੇ ਕੋਈ ਉਸਤਾਦ ਪੂਰਾ ਨਾ ਹੋਏ ਤਾਂ ਮਨੁੱਖ ਦਾ ਸਰੀਰ ਨਿਕਾਰਾ ਹੋ ਜਾਂਦਾ, ਸਾਰੀ ਜ਼ਿੰਦਗੀ ਕੁਝ ਨਹੀਂ ਕਰਨ ਜੋਗਾ ਰਹਿੰਦਾ, ਇੰਨੀਆਂ ਬਿਮਾਰੀਆਂ ਲੱਗ ਜਾਂਦੀਆਂ। ਇਸ ਕਰਕੇ ਇੱਧਰ ਜਿਹੜਾ ਭਗਤੀ ਯੋਗ ਹੈ ਬਹੁਤ ਸੌਖਾ ਹੈ, ਉਸ ਉੱਤੇ ਸਿਰ ਥੋੜ੍ਹਾ ਬਹੁਤਾ ਰੁੱਖਾ ਮਿੱਸਾ ਜਿਹਾ ਖਾ ਕੇ ਸੰਗਤ ਵਿੱਚ ਆ ਕੇ ਬੈਠ ਜਾਣਾ, ਕਥਾ ਕੀਰਤਨ ਸੁਣੀ ਜਾਣਾ, ਉਸ ਭਗਤੀ ਯੋਗ ਹੋ ਰਿਹਾ ਹੈ। ਗੁਰ ਸ਼ਬਦ ਵਿੱਚ ਮਨ ਲਾਈ ਰੱਖਣਾ, ਅਰਥਾਂ ਵਿੱਚ ਲਾਈ ਜਾਣਾ, ਭਗਤੀ ਯੋਗ ਹੋ ਰਿਹਾ ਹੈ। ਜਦੋਂ ਇਹ ਬਾਣੀ ਵਿੱਚ ਮਨ ਜੁੜ ਗਿਆ, ਬਸ ਜੁੜਿਆ ਰਿਹਾ ਤਾਂ ਸਮਾਧੀ ਹੈ, ਸੌਖਾ ਹੀ ਕੰਮ ਹੈ। ਇਸ ਕਰਕੇ ਮਹਾਰਾਜ ਕਹਿੰਦੇ ਔਖਾ ਹੈ ਉਹ ਹਰ ਕਿਸੇ ਤੋਂ ਨਹੀਂ ਹੁੰਦਾ, ਜੇਨ ਕਿਨ ਜਿਸ ਕਿਤੇ ਤੋਂ, ਹਰ ਕਿਸੇ ਤੋਂ ਨਹੀਂ ਹੁੰਦਾ ਹਠ ਯੋਗ, ਇਹ ਭਗਤੀ ਯੋਗ ਬਹੁਤ ਸੌਖਾ ਹੈ। ਚੌਪਈ ਸ੍ਰੀ ਗੁਰਮੁਖ ਤੇ ਸੁਨ ਉਪਦੇਸ਼ੂ। ਸ਼ਿਵਨਾਵ ਰਾਜੇ ਨੇ ਸਵਾਏ ਮਨ ਮੁਖ ਤੋਂ ਸਤਿਗੁਰੂ ਤੋਂ ਉਪਦੇਸ਼ ਸੁਣ ਕੇ, ਹੱਥ ਜੋੜ ਪੱਗ ਪਰਿਓ ਨਰੇਸ਼ੂ। ਜਿਹੜਾ ਸ਼ਿਵਨਾਵ ਰਾਜਾ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਕਮਲਾਂ ਤੇ ਢਹਿ ਪਿਆ ਹੈ, ਸਿੱਖਿਓ ਚਾਹਤ ਯੋਗ ਬਹੋਰੀ। ਉਸ ਵੇਲੇ ਜਿਹੜਾ ਕੋਈ ਭਗਤੀ ਯੋਗ ਹੈ ਉਹ ਵੀ ਇਹ ਸਿੱਖਿਆ ਚਾਹੁੰਦਾ, ਜਿਹੜਾ ਹੱਠ ਯੋਗ ਦੱਸਿਆ ਉਹਨੂੰ ਵੀ ਇਹ ਸਿੱਖਿਆ ਚਾਹੁੰਦਾ ਹੈ। ਹਿਰਦੇ ਲਾਲਸਾ ਜਾਹਿਨ ਥੋਰੀ। ਇਹ ਸ਼ਿਵਨਾਮ ਦੇ ਰਾਜੇ ਦੇ ਹਿਰਦੇ ਵਿੱਚ ਕੋਈ ਜਿਹੜੀ ਖਾਹਿਸ਼ ਹੈ ਥੋੜ੍ਹੀ ਨਹੀਂ ਹੈ, ਪਰ ਬਹੁਤ ਹੀ ਆ ਖਾਹਿਸ਼ ਹੈ ਵੀ ਇਹ ਮੈਂ ਦੋਵੇਂ ਸਿੱਖਾਂ। ਦੋਹਰਾ ਸ੍ਰੀ ਗੁਰ ਪਦ ਨਖ ਕਾਂਤ ਜੋ ਜੀ ਕਹਿੰਦੇ, ਹੇ ਸਰੋਤਾ ਜਨੋ, ਜੋ ਸਵਾਏ ਮਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੇ ਨੋ, ਉਹਨਾਂ ਦੀ ਜਿਹੜੀ ਕ੍ਰਾਂਤੀ ਹੈ, ਸੁੰਦਰਤਾ ਹੈ। ਚਿੰਤਾ ਮਨ ਹੈ ਸਮਾਨ, ਚਿੰਤਾ ਮਣੀ ਹੁੰਦੀ ਮਨ ਦੀ, ਚਿਤਵਨੀਆਂ ਪੂਰੀਆਂ ਕਰਨ ਵਾਲੀ ਉਹਦੇ ਸਮਾਨ ਹੈ। ਚਿਤਵੇ ਮੰਗਲ ਸਰਬਦਾ। ਹਾਂ ਜੇ ਜਿਵੇਂ ਚਿੰਤਾ ਮਣੀ ਦੇ ਕੋਲ ਬੈਠ ਕੇ ਜੋ ਚਿਤਵੀਏ, ਉਹ ਕਹਿੰਦੇ ਸਾਰੇ ਖੁਸ਼ੀਆਂ ਦੀ, ਮੰਗਲਾਂ ਦੀ ਦੇਣ ਵਾਲੀ ਹੁੰਦੀ ਹੈ। ਵਿਘਨ ਦੁੱਖ ਗਨ ਹਾਨ, ਵਿਘਨਾਂ ਨੂੰ ਦੁੱਖਾਂ ਨੂੰ ਨਾਸ਼ ਕਰਨ ਵਾਲੀ ਹੁੰਦੀ ਹੈ ਚਿੰਤਾਮਣੀ। ਇਸ ਤਰ੍ਹਾਂ ਮਹਾਰਾਜ ਦੇ ਚਰਨਾਂ ਦੇ ਨੋਹਾਂ ਦੀ ਜਿਹੜੀ ਸੁੰਦਰਤਾ ਹੈ, ਜਿਹੜਾ ਇਹ ਸੁੰਦਰਤਾ ਵਿੱਚ ਮਨ ਜੁੜ ਜਾਊਗਾ, ਉਹਦੇ ਸਾਰੇ ਵਿਘਨ ਕਲੇਸ਼ ਨਾਸ਼ ਕਰ ਦਿੰਦੀ, ਸਾਰੀਆਂ ਖੁਸ਼ੀਆਂ ਦਿੰਦੀ ਹੈ ਚਿਤਵੀਆਂ ਹੋਇਆ। ਸ੍ਰੀ ਬਾਲਾ ਸੁੰਦਰ ਵਾਚ ਚੌਪਈ, ਸੁਨ ਕਰ ਸ੍ਰੀ ਗੁਰ ਕੋ ਉਪਦੇਸ਼ਾ। ਇਸ ਤਰ੍ਹਾਂ ਗੁਰੂ ਮਹਾਰਾਜ ਦਾ ਉਪਦੇਸ਼ ਸੁਣ ਕੇ ਸ਼ਿਵਨਾਵ ਰਾਜਾ ਹੱਥ ਬੰਦ ਦੁਆ ਕਹਿਤ ਨਰੇਸ਼ਾ। ਮੈਂ ਹੱਥ ਜੋੜ ਕੇ ਰਾਜਾ ਫਿਰ ਕਹਿਣ ਲੱਗਿਆ ਸਤਿਗੁਰਾਂ ਨੂੰ, ਮਨ ਨਿਰਮਲ ਕੇ ਮਾਰਗ ਦੂਰ, ਮਨ ਨੂੰ ਉਜਲ ਕਰਨ ਵਾਲੇ ਜਿਹੜੇ ਆਪ ਜੀ ਨੇ ਦੋਵੇਂ ਰਸਤੇ ਮੈਨੂੰ ਦੱਸੇ ਹੈ। ਕਰੁਣਾ ਕਰ ਬਖਸ਼ੋ ਦੁੱਖ ਖੋ, ਦੁੱਖਾਂ ਨੂੰ ਖੋਣ ਵਾਲੇ ਸਤਿਗੁਰੂ ਕਿਰਪਾ ਕਰਕੇ ਦੋਵੇਂ ਰਸਤੇ ਮੈਨੂੰ ਬਖਸ਼ ਦਿਓ, ਦੋਹਾਂ ਵਿੱਚ ਹੀ ਮੈਨੂੰ ਮਹਾਨ ਬਣਾ ਦਿਓ। ਕਰ ਹੋ ਸਰਬ ਮਮ ਦੇਸ਼ ਨਿਹਾਲਾ, ਇਹਦੇ ਨਾਲ ਨਾਲ ਮਾਰਾ ਮੇਰਾ ਸਾਰਾ ਜਿਹੜਾ ਦੇਸ਼ ਹੈ ਇਹਨੂੰ ਵੀ ਨਿਹਾਲੋ, ਨਿਹਾਲ ਕਰੋ। ਤੁਮ ਸਮਾਨ ਨਹਿਆਨ ਕਿਰਪਾਲਾ, ਤੁਹਾਡੇ ਵਰਗਾ ਮਾਰਾ ਹੋਰ ਕੋਈ ਦਿਆਲੂ ਕਿਰਪਾਲੂ ਹੈ ਨਹੀਂ। ਕਰ ਹੋ ਸਦੀਵ ਬਾਸ ਮੁਝ ਸਦਨਾ, ਬਾਕੀ ਮਹਾਰਾਜ ਇਹ ਵੀ ਬੇਨਤੀ ਹੈ ਵੀ ਮੇਰੇ ਘਰ ਦੇ ਵਿੱਚ ਹੀ ਹਮੇਸ਼ਾ ਤੁਸੀਂ ਨਿਵਾਸ ਕਰ ਲਓ, ਇੱਥੇ ਰਹੋ। ਹਰ ਖੋ ਹੇਰ ਕਮਲ ਸਮ ਬਦਨਾ, ਆਪ ਜੀ ਦਾ ਜਿਹੜਾ ਕਮਲ ਵਰਗਾ ਮੁੱਖ ਨੂੰ ਵੇਖ ਵੇਖ ਕੇ ਹਮੇਸ਼ਾ ਮੈਂ ਖੁਸ਼ ਹੋਵਾਂਗਾ। ਜਿਸ ਪ੍ਰਕਾਰ ਤੁਮ ਕਿਤਨੇ ਕੋਸਾ, ਗੁਰੂ ਨਾਨਕ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਤਨੇ ਹੀ ਕੋਹਾ, ਚੱਲ ਆਏ ਨਿਜ ਦੇਨ ਭਰੋਸਾ, ਆਪਣਾ ਭਰੋਸਾ ਬਖਸ਼ਣ ਵਾਸਤੇ ਚੱਲ ਕੇ ਆਏ ਹੋ। ਤੁਸੀ ਪ੍ਰਕਾਰ ਰਹਿਣ ਅਬ ਕੀਜੈ, ਇਸੇ ਤਰ੍ਹਾਂ ਹੁਣ ਮਹਾਰਾ ਮੇਰੇ ਕੋਲ ਪੱਕੇ ਤੌਰ ਤੇ ਰਹਿਣਾ ਕਰੀਏ ਜੀ। ਸਰਬ ਦੇਸ਼ ਉਪਦੇਸ਼ ਦੀਜੈ, ਸਾਰਾ ਜਿਹੜਾ ਮੇਰਾ ਦੇਸ਼ ਹੈ ਸਾਰਿਆਂ ਨੂੰ ਇਹ ਜਿਹੜਾ ਭਗਤੀ ਯੋਗ ਹੈ ਇਹਦਾ ਉਪਦੇਸ਼ ਦੇਣਾ ਕਰੀਏ। ਪ੍ਰੇਮ ਬਿਨੈ ਸਨ ਬਾਣੀ ਸੁਣ ਕੇ, ਪ੍ਰੇਮ ਤੇ ਬੇਨਤੀ ਨਾਲ ਮਿਲੀ ਹੋਈ ਜਿਹੜੀ ਇਹਦੀ ਬਾਣੀ ਬਚਨ ਸੁਣ ਕੇ, ਪਗ ਪਾਹੁਲ ਦੀਨੀ ਸਿੱਖ ਗੁਣ ਕੈ, ਇਹਨੂੰ ਮਹਾਰਾਜ ਨੇ ਵੀ ਚਲੋ ਇਹ ਹੁਣ ਸਿੱਖ ਬਣਨ ਯੋਗ ਹੈ ਵਿਚਾਰ ਕੇ ਚਰਨਾਂ ਦੀ ਪਾਹੁਲ ਦੇ ਦਿੱਤੀ। ਧਰਮ ਸਾਲ ਮਹਿਕੀਨ ਬਸੇਰਾ, ਗੁਰੂ ਨਾਨਕ ਸਾਹਿਬ ਜੀ ਨੇ ਕੁਛ ਸਮਾਂ ਧਰਮਸ਼ਾਲਾ ਵਿੱਚ ਨਿਵਾਸ ਕਰ ਲਿਆ। ਸਰਬ ਦੇਸ਼ ਹੋਵਤ ਪਾਚੇਰਾ, ਸਾਰਾ ਇਲਾਕਾ ਆ ਕੇ ਗੁਰੂ ਮਹਾਰਾਜ ਦਾ ਸੇਵਕ ਬਣ ਗਿਆ, ਸਿੱਖ ਸਜ ਗਿਆ। ਭੂਪਤ ਯੋਗ ਦੇਣ ਕੇ ਕਾਰਜਾ, ਜਿਹੜਾ ਸ਼ਿਵਨਾਵ ਰਾਜਾ ਇਸ ਨੂੰ ਕਹਿੰਦੇ ਜਿਹੜਾ ਯੋਗ ਹੈ ਇਹਨੂੰ ਦੇਣ ਵਾਸਤੇ। ਪ੍ਰਾਣ ਸੰਗਲੀ ਗ੍ਰੰਥ ਸੋ ਸਾਜਾ, ਪ੍ਰਾਣ ਸੰਗਲੀ ਨਾਮ ਦਾ ਇੱਕ ਜਿਹੜਾ ਗ੍ਰੰਥ ਹੈ ਆਪ ਜੀ ਨੇ ਉਜਾਰਨ ਕਰਕੇ ਸਜਾਇਆ ਬਣਾਇਆ। 113 ਧਿਆਨ ਬਖਾਨੇ, ਉਸ ਪ੍ਰਾਣ ਸੰਗਲੀ ਦੇ 113 ਜਿਹੜੇ ਧਿਆਉ ਆਪ ਜੀ ਨੇ ਕਥਨ ਕੀਤੇ। ਜਿਹ ਪੜ ਯੋਗ ਕਲਾ ਸਭ ਜਾਣੇ, ਜਿਸ ਪ੍ਰਾਣ ਸੰਗਲੀ ਪੁਸਤ ਨੂੰ ਪੜ੍ਹ ਕੇ ਜਿੰਨੀਆਂ ਯੋਗ ਦੀਆਂ ਕਲਾ ਜਿੰਨੀਆਂ ਯੋਗ ਦੀਆਂ ਜੁਗਤੀਆਂ ਸਭ ਜਾਣੀਆਂ ਜਾਣ। ਦੇ ਕਰ ਸੋ ਸੌ ਪਿਓ ਅਵਨੀਪਾ, ਪ੍ਰਾਣ ਸੰਗਲੀ ਨਾਮ ਦਾ ਜਿਹੜਾ ਗ੍ਰੰਥ ਹੈ ਉਹ ਗੁਰੂ ਮਹਾਰਾਜ ਨੂੰ ਦੇ ਕੇ ਇਹਨੂੰ ਪੱਕੇ ਤੌਰ ਤੇ ਸੌਂਪਦਾ ਵੀ ਆਪਣੇ ਕੋਲੀ ਤੂੰ ਰੱਖੇ ਸਨ। ਬੋਲੇ ਪੁੰਨ ਬੇਦੀ ਕੁਲ ਦੀਪਾ, ਉਸ ਤੋਂ ਬਾਅਦ ਬੇਦੀਆਂ ਦੇ ਕੁਲ ਦੇ ਪ੍ਰਕਾਸ਼ਕ ਰੂਪ ਸਤਿਗੁਰੂ ਬੋਲੇ ਹਨ। ਜਬ ਸਿੱਖ ਕੋ ਆਵੇ ਹੈ ਹਮ ਦੇਸ਼ੂ, ਮਹਾਰਾਜ ਕਹਿੰਦੇ ਵੀ ਜਦੋਂ ਸਾਡਾ ਕੋਈ ਸਿੱਖ ਤੇਰੇ ਇਸ ਰਾਜ ਭਾਗ ਦੇ ਵੀ ਕਿਸੇ ਸਮੇਂ ਚੱਲ ਕੇ ਆਇਆ, ਜਾਚਹਿ ਤੁਮ ਪੈ ਦੇ ਹੋ ਨਰੇਸ਼ੂ, ਇਹ ਰਾਜਾ ਤੇਰੇ ਕੋਲੋਂ ਸਾਡਾ ਸਿੱਖ ਪ੍ਰਾਣ ਸੰਗਲੀ ਪੁਸਤਕ ਮੰਗੇਗਾ, ਤਦੋਂ ਸਾਡੇ ਸਿੱਖ ਨੂੰ ਤੂੰ ਇਹ ਪੁਸਤਕ ਦੇ ਦੇਣੀ ਹੈ। ਚਿਰੰਕਾਲ ਪੁਨ ਕੀਨ ਬਸੇਰਾ, ਇਸ ਤਰ੍ਹਾਂ ਮਹਾਰਾਜ ਨੇ ਕਹਿ ਕੇ ਬਹੁਤ ਸਮੇਂ ਤੱਕ ਸਿੰਗਲਾ ਦੀਪ ਰਾਜੇ ਦੇ ਕੋਲ ਹੀ ਨਿਵਾਸ ਕੀਤਾ ਹੈ। ਭਇਓ ਸੁਦੇਸ਼ ਨਿਹਾਲ ਕਨੇਰਾ, ਇਸ ਕਰਕੇ ਸਾਰਾ ਸਿੰਗਲਾ ਦੀਪ ਦਾ ਇਲਾਕਾ ਬਹੁਤ ਹੀ ਨਿਹਾਲੋ ਨਿਹਾਲ ਹੋ ਗਿਆ। ਭਗਤ ਜੋਗ ਹੱਠ ਜੋਗ ਜੋ ਦੋ, ਜਿਹੜਾ ਭਗਤੀ ਜੋਗ ਤੇ ਦੂਜਾ ਜਿਹੜਾ ਹੱਠ ਯੋਗ ਹੈ, ਕੀਏ ਪ੍ਰਪੱਕ ਭੂਪ ਮਨ ਸੋ, ਰਾਜੇ ਨੇ ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਪ੍ਰਪੱਕ ਕਰ ਲਏ ਪਕਾ ਲਏ ਹਨ। ਸਿੱਖੀ ਪ੍ਰਗਟੀ ਦੇਸ਼ ਮਝਾਰੇ, ਗੁਰੂ ਮਹਾਰਾਜ ਦੇ ਉਪਦੇਸ਼ ਦੇਣ ਕਰਕੇ ਉਸ ਇਲਾਕੇ ਵਿੱਚ ਬਹੁਤ ਸਿੱਖੀ ਪ੍ਰਗਟ ਹੋ ਗਈ। ਸ੍ਰੀ ਸਤਿਗੁਰ ਕੋ ਜਾਪ ਉਚਾਰੇ, ਗੁਰੂ ਮਹਾਰਾਜ ਨੇ ਜਿਹੜਾ ਗੁਰਮੰਤਰ ਵਾਹਿਗੁਰੂ ਮੂਲ ਮੰਤਰ ਬਖਸ਼ਿਆ ਸਾਰੇ ਮਾਈ ਭਾਈ ਉਚਾਰਦੇ ਜਪਦੇ। ਭਾਸ਼ਿਵ ਨਾਭ ਅਧਿਕ ਪ੍ਰਤਾਪਾ, ਇਹ ਦਰਸ਼ਿਵ ਨਾਭ ਰਾਜੇ ਦਾ ਵੀ ਮਹਾਰਾਜ ਦੇ ਹੋਣ ਕਰਕੇ ਬੜਾ ਤੇਜ ਪ੍ਰਤਾਪ ਵਧ ਗਿਆ। ਚੜ ਕਰ ਸਭ ਸ਼ਤਰੂਨ ਕੋ ਖਾਪਾ, ਇਸ ਕਰਕੇ ਚੜਾਈ ਕਰਕੇ ਸਾਰੇ ਆਪਣੇ ਜਿਹੜੀ ਬੈਰੀ ਉਹਨਾਂ ਨੂੰ ਨਾਸ ਕਰਤਾ ਇਸ ਨੇ। ਧਰਮਸਾਲ ਮਹਿ ਦੇਗ ਵਿਸਾਲਾ, ਆਪਣੀ ਰਾਜਧਾਨੀ ਵੀ ਧਰਮਸਾਲਾ ਬਣਾਈ, ਉੱਥੇ ਬੜਾ ਰਸ ਲੰਗਰ ਚਲਾਉਂਦਾ ਹੈ। ਕਰਵਾਵਹਿ ਸਤਿਗੁਰੂ ਕਿਰਪਾਲਾ, ਸਤਿਗੁਰੂ ਦਿਆਲੂ ਕਿਰਪਾਲੂ ਮਹਾਰਾਜ ਦੇ ਨਾਮ ਤੇ ਲੰਗਰ ਤਿਆਰ ਕਰਵਾਉਂਦਾ ਤੇ ਵਰਤਾਉਂਦਾ ਹੈ। ਮਨ 21 ਜਹਿਲਾਉਣ ਮਿਲਾਏ, ਇਹਨੇ ਕਹਿੰਦੇ ਉਹ ਲੰਗਰ ਚੱਲਦਾ ਹੈ ਸ਼ਕਨ ਸ਼ਿਕਾਉਣ ਕਰਕੇ, ਲੰਗਰ ਦੇ ਵਿੱਚ ਰੋਜ਼ ਦਾ ਕਹਿੰਦੇ 21 ਮਨ ਜਿਹੜਾ ਲੂਣ ਮਿਲਾਇਆ ਜਾਂਦਾ ਪਾਇਆ ਜਾਂਦਾ ਲੰਗਰ ਵਿੱਚ। ਇਸ ਤਰ੍ਹਾਂ ਸਾਡੇ ਦੇਸ਼ ਵਿੱਚ ਜਿਹੜਾ ਪਹਿਲਾ ਮਨ ਦਾ ਤਰੀਕਾ ਹੁੰਦਾ 40 ਸੇਰ ਦਾ ਇੱਕ ਮਨ ਕਿਹਾ ਜਾਂਦਾ ਸੀ, ਅਤੇ ਇਸੇ ਤਰ੍ਹਾਂ ਜਿਹੜਾ ਇੱਕ ਕੱਚਾ ਮਨ ਹੁੰਦਾ ਸੀ, 16 ਸੇਰ ਦਾ ਜਿਹੜਾ ਵਜਨ ਹੋਵੇ ਉਹਨੂੰ ਕੱਚਾ ਮਨ ਕਿਹਾ ਜਾਂਦਾ ਸੀ, 40 ਸੇਰ ਦਾ ਵਜਨ 40 ਸੇਰ ਦਾ ਵਜਨ ਉਹਨੂੰ ਪੱਕਾ ਮਨ। ਔਰ ਇਸੇ ਤਰ੍ਹਾਂ ਜਿਹੜਾ ਈਰਾਨੀ ਮਨ ਹੈ ਉਹ 1 ਸੇਰ 'ਤੇ 10 ਸ਼ਾਂਕਾਂ ਦਾ ਸੀ, ਇਹ ਅੱਡੋ ਅੱਡੀ ਇਲਾਕਿਆਂ ਵਿੱਚ ਹੈ, ਜਿਹਨੂੰ ਬਰਜਿੰਦੀ ਮਨ ਆਖਦੇ ਹਨ। ਇੱਕ ਤਵਰੇਜੀ ਮਨ ਹੁੰਦਾ ਹੈ ਉਹ 3.25 ਸੇਰ ਦਾ। ਇਸੇ ਤਰ੍ਹਾਂ ਜਿਹੜੇ ਫਾਰਸੀ ਦੇ ਕੋਸ਼ ਹੈ ਉਹਨਾਂ ਵਿੱਚ ਮਨ ਦਾ ਅਰਥ 1 ਸੇਰ ਲਿਖਿਆ ਹੋਇਆ ਹੈ। ਗਿਆਨੀ ਭਗਵਾਨ ਸਿੰਘ ਜੀ ਨੇ ਆਪਣੀ ਪੁਸਤਕ ਦੇ ਵਿੱਚ ਮਨ ਦਾ ਅਰਥ 2.5 ਸੇਰ ਕੀਤਾ ਹੈ। ਮੁਸਲਮਾਨਾਂ ਦੇ ਰਾਜ ਭਾਗ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਮਨ ਦਾ ਭਾਵ ਸ਼ੇਰ ਹੋਣਾ ਹੈ ਵੀ ਇਹ ਹੁਣ ਜੇ ਮਹਾਰਾਜ ਮੁਸਲਮਾਨੀ ਰਾਜ ਭਾਗ ਵਿੱਚ ਵਿਚਰ ਰਹੇ, ਇਸ ਕਰਕੇ 1 ਸ਼ੇਰ ਦਾ ਨਾਂ ਉੱਥੇ ਮਨ ਸੀ। ਇਹ ਅੱਡੋ ਅੱਡੀ ਬੋਲੀ ਹੈ ਨਾ, ਉਸ ਅਨੁਸਾਰ ਵੀ 1 ਸੇਰ ਦੇ ਵਿੱਚ 1 ਛਟਾਂਗ ਲੂਣ ਪੈ ਜਾਂਦਾ ਹੈ, ਅਤੇ ਹੁਣ 16 ਛਟਾਂਕਾਂ ਦਾ 1 ਸੇਰ ਹੁੰਦਾ ਹੈ, ਅਤੇ 16 ਸੇਰਾਂ ਵਿੱਚ ਅਰਦਾਸ 16 ਸ਼ੇਰ ਦਾਲ ਹੋਵੇ ਤੇ ਉਹਦੇ ਵਿੱਚ ਇੱਕ ਸ਼ੇਰ ਲੂਣ ਪੈ ਗਿਆ। ਇਸ ਤਰ੍ਹਾਂ ਜਾਣੀ ਜੇ ਹਿਸਾਬ ਕਿਤਾਬ ਲਾਈਏ 21 ਮਣ ਦਾ ਪੀਏ ਤਕਰੀਬਨ 8 ਕੁ ਮਣ ਜਿਹੜੀ ਦਾਲ ਹੈ ਨਾ ਉਹਦੇ ਵਿੱਚ ਇੰਨਾ ਕੁ ਲੂਣ ਪੈ ਜਾਂਦਾ ਹੈ। ਜਿਹੜੀ 8 ਕੁ ਮਣ ਦਾਲ ਹੈ ਇਹਦੇ ਵਿੱਚ ਇੰਨਾ ਲੂਣ ਪਾ ਕੇ ਅਤੇ ਲੰਗਰ ਵਰਤਾਈਏ ਅਤੇ ਤਕਰੀਬਨ 3200 ਜਿਹੜਾ ਬੰਦਾ ਉਹਦੇ ਨਾਲ ਇਹ ਦਾਲ ਦਾ ਸਰ ਜਾਂਦਾ ਹੈ। ਇਸ ਕਰਕੇ ਜੇ ਹੁਣ ਕੋਈ ਆਪਾਂ ਹੋਲੇ ਮਹੱਲੇ 'ਤੇ ਜਦੋਂ ਜਾਂਦੇ ਹਾਂ ਜਾਂ ਹੋਰ ਜਿੱਥੇ ਕੋਈ ਇਕੱਠ ਹੁੰਦੇ ਆ ਦੇਖੀਏ ਤਾਂ ਫਿਰ ਤਾਂ ਇਦੋਂ ਵੀ ਜ਼ਿਆਦਾ ਲੱਗ ਜਾਂਦਾ ਕਿਉਂਕਿ ਲੂਣ ਜ਼ਿਆਦਾ ਵਰਤੋਂ ਵਿੱਚ ਆਉਂਦਾ ਹੈ। ਇਹ ਇੱਕ ਮਣ ਦੇ ਜਿਹੜਾ ਇੱਕ ਛਟਾਂਗ ਜਿਹੜਾ ਲੂਣ ਹੈ ਉਹ ਇੱਕ ਸੇਰ ਵਿੱਚ ਪੈ ਜਾਂਦਾ ਇੱਕ ਸਰ ਦਾਲ ਵਿੱਚ। ਇਹ 16 ਛਟਾਂਕਾਂ ਦਾ ਸ਼ੇਰ ਹੁੰਦਾ ਹੈ। ਇਸ ਕਰਕੇ ਫਿਰ ਇਹ ਸਾਰਾ ਇੱਕ ਇੱਕ ਸ਼ੇਰ ਹੈ ਨਾ ਉਸ ਨਾਲ 8 ਕੁ ਮਣ ਹੀ ਬਣਦਾ ਆਪਣੇ ਹਿਸਾਬ ਨਾਲ। ਜੇ 8 ਆਪਣੇ ਜਿਹੜੇ 40 ਸ਼ੇਰ ਦੇ ਮਣ ਹੈ ਉਹਦੇ ਹਿਸਾਬ ਨਾਲ ਉੱਧਰ ਤਾਂ ਮਣਦਾਰ ਸ਼ੇਰ ਹੀ ਹੈ ਨਾ, ਇੱਧਰ ਸਾਡਾ 40 ਮਣਦਾ ਹੁਣ ਅੱਜ ਕੱਲ੍ਹ ਕੁਇੰਟਲ ਹੋ ਗਿਆ। ਇਸ ਕਰਕੇ ਉਹ ਜਾਣੀ ਹਿਸਾਬ ਕਿਤਾਬ ਉਸ ਅਨੁਸਾਰ ਇਹ ਸਾਰਾ ਕੱਢਿਆ ਗਿਆ। ਹੁਣ ਜੇ ਆਪਾਂ ਲੂਣ ਦੀ ਵਰਤੋਂ ਦੇਖਾਂ ਵੀ ਕਈ ਵਾਰੀ ਲੰਗਰਾਂ ਵਿੱਚ ਦੋ ਦੋ ਤਰ੍ਹਾਂ ਦੀਆਂ ਵੀ ਸਬਜ਼ੀਆਂ ਹੁੰਦੀਆਂ, ਦੋ ਦੋ ਤਰ੍ਹਾਂ ਦੀਆਂ ਦਾਲਾਂ ਹੁੰਦੀਆਂ, ਵਿੱਚੇ ਨਮਕੀਨ ਚੌਲ ਬਣਾਏ ਹੁੰਦੇ ਹੈ, ਵਿੱਚੇ ਜਿਹੜੀ ਕੋਈ ਦਹੀਂ ਭੱਲੇ ਬੂੰਦੀ ਬਣਦੀ ਉਹਦੇ ਵਿੱਚ ਵੀ ਲੂਣ ਹੀ ਹੁੰਦਾ ਹੈ। ਇਸ ਤਰ੍ਹਾਂ ਜਿਹੜੇ ਕੋਈ ਪਕੌੜ ਪਕੌੜ ਜੇ ਸਮੋਸੇ ਜੇ ਹੈ ਆ ਬਰੈਡ ਬਰੁੱਡ ਜੇ ਹੈ ਸਾਰਿਆਂ ਵਿੱਚ ਵੀ ਲੂਣ ਹੀ ਲੂਣ ਹੁੰਦਾ ਹੈ। ਇਸ ਹਿਸਾਬ ਨਾਲ ਤਾਂ ਕੁਝ ਵੀ ਨਹੀਂ ਇਹ ਹੈਗਾ। ਕਈ ਵਾਰੀ ਕੋਈ ਸੁਣ ਲੈਂਦੇ ਆ ਵੀ ਇੱਕ ਹੀ ਮਣ ਲੂਣ ਪੈਂਦਾ, ਗੰਦਰਾ ਝੂਠ ਹੈ ਜੀ, ਨੇ ਚ ਨਿਰਾ ਹੀ 16 ਆਨੇ ਸੱਚ ਹੈ। ਕੋਈ 3200 ਇਹ ਛਕਣ ਵਾਲਿਆਂ ਦਾ ਹਿਸਾਬ ਜਦ ਬਣਦਾ 3200 ਨੂੰ ਇਹ 21 ਮਣ ਲੂਣ ਲੱਗ ਜਾਂਦਾ ਹੈ, ਯਾਨੀ 21 ਸ਼ੇਰ ਲੂਣ ਲੱਗ ਜਾਂਦਾ ਹੈ। ਸੋ ਇਸ ਹਿਸਾਬ ਨਾਲ ਇਹ ਸਾਰਾ ਯਥਾਰਥ ਹੈ ਲਫ਼ਜ਼, ਕਿਉਂਕਿ ਉਸ ਉੱਥੇ ਮਣ ਨੂੰ ਇੱਕ ਸ਼ੇਰ ਨੂੰ ਇੱਕ ਮਣ ਕਿਹਾ ਜਾਂਦਾ ਹੈ। ਸਾਡੇ ਇੱਥੇ ਜਿਹੜਾ 40 ਸ਼ੇਰ ਦਾ ਇੱਕ ਮਣ ਹੈ ਉਸ ਹਿਸਾਬ ਨਾਲ ਯਥਾਰਥ ਲਫ਼ਜ਼ ਹਨ। ਆਹਾਰ ਹੋਏ ਸਭ ਖਾਏ, ਇਹਨਾਂ ਕਹਿੰਦੇ ਰੋਜ਼ ਭੋਜਨ ਵਿੱਚ ਲੰਗਰ ਬਣਦਾ ਹੈ ਤੇ ਸਾਰੇ ਛਕਦੇ ਆ ਪੰਗਤ ਵਿੱਚ ਬੈਠ ਬੈਠ ਕੇ। ਕੀਰਤਨ ਸਤ ਨਾਮ ਕੋ ਹੋਵੇ, ਸ਼ਖਸ ਕਾ ਕੇ ਕਹਿੰਦੇ ਹਮੇਸ਼ਾ ਦੋਹੇ ਸਮਿਆਂ ਵਿੱਚ ਸਤਨਾਮ ਵਾਹਿਗੁਰੂ ਦਾ ਕੀਰਤਨ ਵੀ ਹੁੰਦਾ ਜਸ ਵੀ ਹੁੰਦਾ ਹੈ। ਜੋ ਬਹੁ ਜਨਮਨ ਕਲਮਲ ਖੋਵੇ, ਜਿਹੜਾ ਕੀਰਤਨ ਬਹੁਤੇ ਜਨਮਾਂ ਜਨਮਾਂ ਦੇ ਪਾਪਾਂ ਨੂੰ ਗਵਾਉਂਦਾ ਖਤਮ ਕਰਦਾ ਹੈ। ਦਿਨ ਪ੍ਰਤ ਚਲਨ ਚਹਿਤ ਜਗ ਤੇਸ਼ਾ, ਇਧਰ ਜਗ ਦੇ ਮਾਲਕ ਹਮੇਸ਼ਾ ਵੀ ਇੱਥੋਂ ਹੁਣ ਚਲੇ ਜਾਈਏ ਕਿਸੇ ਹੋਰ ਇਲਾਕੇ ਨੂੰ ਤਾਰੀਓ ਜਾਣਾ ਚਾਹੁੰਦੇ ਹਨ। ਘਰ ਹੈ ਭਾਉ ਬਹੁ ਰਖ ਹੈ ਨਰੇਸ਼ਾ, ਇਧਰ ਰਾਜਾ ਬਹੁਤਾ ਪ੍ਰੇਮ ਕਰਕੇ ਸਤਿਗੁਰੂ ਨੂੰ ਰੱਖ ਲੈਂਦਾ ਜਾਣ ਨਹੀਂ ਦਿੰਦਾ ਹੈ। ਕਰੀ ਪ੍ਰਪਾਕ ਸਿੱਖੀ ਕੀ ਰੀਤੀ, ਇਸ ਤਰ੍ਹਾਂ ਮਹਾਰਾਜ ਦੇ ਰਹਿਣ ਕਰਕੇ ਜਿਹੜੀ ਸਿੱਖੀ ਦੀ ਮਰਜ਼ਾਦਾ ਚੰਗੀ ਤਰ੍ਹਾਂ ਸਭ ਨੇ ਪ੍ਰਪੱਕ ਕਰ ਲਈ ਹੈ। ਨਿਤ ਪ੍ਰਤ ਵੱਧ ਹੈ ਭਜਨ ਮਹਿ ਪ੍ਰੀਤਾ, ਜਿਉਂ ਸਿੱਖੀ ਦੀ ਪ੍ਰੀਤੀ ਪ੍ਰਕੰਧ ਹੁੰਦੀ ਹੈ ਤਿਵੇਂ ਤਿਵੇਂ ਲੋਕਾਂ ਦੀ ਭਜਨ ਸਿਮਰਨ ਵਿੱਚ ਕਰਨ ਵਿੱਚ ਪ੍ਰੀਤੀ ਵੱਧ ਰਹੀ ਹੈ। ਕਰੀ ਕਰਿਓ ਗਿਆਨ ਮਹਿ ਪੂਰਨ ਰਾਜਾ, ਰਾਜੇ ਨੂੰ ਮਹਾਰਾਜ ਨੇ ਪੂਰਨ ਗਿਆਨਵਾਨ ਬਣਾ ਦੇਣਾ ਕੀਤਾ। ਸ੍ਰੀ ਨਾਨਕ ਜੀ ਦਿਆਲ ਸੁਭਾਉ, ਗੁਰੂ ਮਹਾਰਾਜ ਦਾ ਜਿਹੜਾ ਸੁਭਾਅ ਹੈ ਬੜਾ ਦਿਆਲੂ ਕਿਰਪਾਲੂ ਹੈ। ਬਹਰੋ ਮੰਜੀ ਪਰ ਬਹਿ ਸਾਰਾ, ਵੀਰੇ ਫਿਰ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਮੰਜੀ ਉੱਪਰ ਬਿਠਾ ਤਾ, ਗੁਰਮੁਖ ਪਦਵੀ ਦੇ ਤੀ, ਸਿੱਖੀ ਦੇ ਪ੍ਰਚਾਰ ਕਰਨ ਲਈ ਅੱਗੇ ਨੂੰ ਆਗਿਆ ਕਰ ਦਿੱਤੀ ਹੈ। ਕੀਓ ਪੂਜ ਤੇ ਦੇਸ਼ ਮਝਾਰਾ, ਉਸ ਇਲਾਕੇ ਦਾ ਗੁਰੂ ਮਹਾਰਾਜ ਨੇ ਇਸ ਰਾਜੇ ਨੂੰ ਪੂਜ ਨਹੀਂ ਕਰ ਦਿੱਤਾ ਵੀ ਅੱਗੇ ਵਾਸਤੇ ਇਹ ਚਰਨਾਮਤ ਦੇ ਕੇ ਸਿੱਖੇ ਹੀ ਸਜਾਇਆ ਕਰੇਗਾ। ਆਪ ਗਵਨ ਕੀ ਕੀਨੀ ਤਿਆਰੀ, ਆਪ ਗੁਰੂ ਮਹਾਰਾਜ ਨੇ ਇੱਥੋਂ ਚੱਲਣ ਦੀ ਤਿਆਰੀ ਕਰ ਲਈ। ਚਹਿਤ ਨਾ ਵਿਛੜਿਓ ਨਿਰਿਪ ਬ੍ਰਿਹ ਭਾਰੀ, ਆਪ ਵਿਛੋੜਾ ਹੋਊਗਾ ਇਸ ਕਰਕੇ ਰਾਜਾ ਵਿਛੜਿਆ ਨੀ ਚਾਹੁੰਦਾ ਆਪ ਜੀ ਤਾਂ। ਕਮਲ ਬਦਨ ਪੁਨ ਬਚਨ ਬਖਾਨੇ, ਇੱਕ ਦਿਨ ਕਮਲ ਵਰਗੇ ਜਿਹੜੇ ਮੁਖ ਵਾਲੇ ਸਤਿਗੁਰੂ ਉਹਨਾਂ ਨੇ ਬਚਨ ਕਹੇ ਇਸ ਨੂੰ। ਸੁਣ ਰਾਜਨ ਭੋ ਪਰਮ ਸਿਆਣੇ, ਰਾਜਾ ਤੂੰ ਬੜਾ ਸਿਆਣਾ ਹੈ, ਸਾਡੇ ਵਚਨ ਧਿਆਨ ਦੇ ਕੇ ਸੁਣ ਲੈ। ਆਪ ਤੁਜ ਪੂਰਨ ਭਇਓ ਵਿਵੇਕਾ, ਤੈਨੂੰ ਪਰਮੇਸ਼ਰ ਦੀ ਜੀਵ ਈਸ਼ਾ ਦਾ ਏਕਤਾ ਦਾ ਪੂਰਨ ਪੂਰਨ ਗਿਆਨ ਹੋ ਗਿਆ। ਹਮ ਕਰਨੇ ਹੈ ਕਾਜ ਅਨੇਕਾ, ਅਸੀਂ ਹੁਣ ਬਈ ਅੱਗੇ ਹੋਰ ਵੀ ਬੇਅੰਤ ਬੇਅੰਤ ਕੰਮ ਕਰਨੇ ਹੈ ਨਾ। ਧਰਹੋ ਧਿਆਨ ਮੈਂ ਸਦਾ ਸਮੀਪਾ, ਇੱਥੇ ਬੈਠ ਕੇ ਤੂੰ ਬਈ ਵਾਹਿਗੁਰੂ ਦਾ ਸਚਿਤ ਨੰਦਾ ਧਿਆਨ ਤਰਿਆ ਕਰ, ਅਸੀਂ ਕਿਧਰੇ ਨੀ ਗਏ, ਅਸੀਂ ਤੇਰੇ ਕੋਲ ਹੀ ਹਾਂ। ਅਸ ਸੁਣ ਗਦ ਗਦ ਭਾਵ ਨੀਪਾ, ਇਸ ਤਰ੍ਹਾਂ ਦੇ ਬਚਨ ਸੁਣ ਕੇ ਰਾਜਾ ਤਾਂ ਕਹਿੰਦੇ ਗਦ ਗਦ ਹੋ ਗਿਆ, ਉਹਦਾ ਕੰਠ ਗਲਾ ਭਰਿਆ ਆ। ਸਰਬ ਪ੍ਰਕਾਰ ਦੀਨ ਤਹਿ ਧੀਰਾ, ਮਹਾਰਾਜ ਨੇ ਉਸ ਵੇਲੇ ਸਭ ਤਰ੍ਹਾਂ ਕਰਕੇ ਨੂੰ ਧੀਰਜ ਦਿੱਤਾ, ਤਰ੍ਹਾਂ ਤਰ੍ਹਾਂ ਦੇ ਬਚਨ ਕਹਿ ਕੇ। ਗਮਨ ਕੀ ਓਪਨ ਗੁਣੀ ਗਹੀਰਾ, ਜੋ ਗੁਣਾਂ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ, ਫਿਰ ਉਹਨਾਂ ਨੇ ਇੱਥੋਂ ਚੱਲਣਾ ਕੀਤਾ। ਪੂਜਾ ਨਿਰਿਪ ਕੀ ਸ੍ਰੀ ਗੁਰ ਪਾਛੇ, ਹਾਂ ਗੁਰੂ ਮਹਾਰਾਜ ਦੇ ਜਾਣ ਤੋਂ ਬਾਅਦ ਫਿਰ ਰਾਜੇ ਦੀ ਪੂਜਾ ਹੋ ਰਹੀ ਹੈ। ਸਰਬ ਦੇਸ਼ ਕਰ ਹੀ ਬਿਦ ਆਛੇ, ਸਾਰਾ ਜਿਹੜਾ ਇਲਾਕਾ ਚੰਗੇ ਤਰੀਕੇ ਨਾਲ ਸ਼ਰਧਾ ਭਾਵਨਾ ਨਾਲ ਕਰ ਰਿਹਾ ਹੈ। ਪਰ ਪਾਵੇ ਹੈ ਜੋ ਜਿਹ ਮਨ ਭਾਵਾ, ਇਹੋ ਜਿਹਾ ਕਿਸੇ ਦੇ ਮਨ ਨੂੰ ਚੰਗਾ ਲੱਗਦਾ ਉਹੋ ਜਿਹਾ ਰਾਜੇ ਪਾਸੋਂ ਵਰ ਵੀ ਪਾਉਂਦੇ ਆ ਲੋਕ। ਕਰ ਹੈ ਸਦਾ ਸਤਸੰਗ ਸੁਹਾਵਾ, ਹਮੇਸ਼ਾ ਜਿਹੜੇ ਲੋਕ ਹੈ ਚੰਗੀ ਸੋਭ ਨੇ ਜਿਹੜੀ ਸਤਸੰਗਤ ਉਹਨੂੰ ਰਲ ਮਿਲ ਕੇ ਕਰਦੇ ਹੈ, ਸਤਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣਦੇ ਹੈ, ਨਾਮ ਜਪਦੇ ਜਪਾਉਂਦੇ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿੰਗਲਾ ਦੀ ਰਾਜਧਾਨੀ ਰਾਜ ਵਿੱਚ ਜਾਣ ਕਰਕੇ ਇੱਥੇ ਜਿਹੜਾ ਭਗਤੀ ਯੋਗ ਹੈ, ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ, ਲੰਗਰ ਚੱਲ ਪਏ। ਇਸ ਤੋਂ ਗੁਰੂ ਮਹਾਰਾਜ ਜਿਵੇਂ ਉਹ ਤ੍ਰਿਆ ਰਾਜ ਵਿੱਚ ਗਏ, ਜਿੱਥੇ ਨੂਰ ਸ਼ਾਹ ਰਾਜਭਾਜ ਕਰ ਰਹੀ ਸੀ ਇੱਕ ਇਸਤਰੀ, ਇਹਦੇ ਤਾਂ ਜਿਵੇਂ ਗੁਰੂ ਮਹਾਰਾਜ ਨੇ ਸ੍ਰੇਸ਼ਟ ਮਤ ਬਖਸ਼ੀ, ਸੋ ਉਪਦੇਸ਼ ਦੀ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਲਾਂਗਾ, ਵੀ ਹੁਣ ਸਮਾਂ ਹੋਇਆ, ਅੱਜ ਇੱਥੇ ਹੀ ਆਪਾਂ ਰਲ ਮਿਲ ਕੇ ਸਮਾਪਤੀ ਕਰੀਏ, ਅਰਦਾਸ ਵੀ ਜੁੜੀਏ। ਪੂਜਾ ਨਿਰਿਪਕੀ ਸ੍ਰੀ ਗੁਰ ਪਾਛੇ, ਸਰਬ ਦੇਸ਼ ਕਰ ਹੀ ਵਿਦ ਆਛੇ, ਵਰ ਪਾਵੇ ਹੈ ਜੋ ਜਿਹ ਮਨ ਭਾਵਾ, ਕਰ ਹੈ ਸਦਾ ਸਤਸੰਗ ਸੁਹਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚੁਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰੇ, ਅਹਿਪੀ ਹੋ ਬਨਹਾਰ। ਹੇ ਸੰਤਾਂ ਕਾ ਸਦਾ ਸੰਗ, ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰਹੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਆਖੋਹੀਐ ਪੁਰ ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇ ਬੰਦੇ ਰੁਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇ ਬੰਦੇ ਰੁਪਾਰੇ ਉਤਾਰਨ ਹਾਰ, ਤੂੰ ਠਾਕੁਰ ਤੁਮ ਭੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਮਾਤ ਪਿਤਾ ਹਮ ਬਾਰਕ ਤੇ।